ਵਾਹਿਗੁਰੂ ਸਾਹਿਬ ਜੀਓ ਸਵਈਆ ਮਾਨਸ ਤੀਰ ਮਰਾਲ ਬਿਰਾਜਤ ਤਿਆ ਸਿੱਖ ਸ੍ਰੀ ਗੁਰ ਤੇਗ ਬਹਾਦਰ ਮਾਨਸ ਮੈਂ ਧਰ ਧਿਆਨ ਨਮੋ ਕਰ ਰਾਖਬ ਧਰਮ ਵਿਸਾਲ ਬਹਾਦਰ ਮਾਨਸ ਦਾਹਿਨ ਜੇ ਬਿਦ ਦਾਹਿਨ ਦੋਸ਼ਨ ਹੋਤ ਸੋਹਾਦਰ ਮਾਨ ਸਹੀ ਜਿਮ ਸੀਖ ਕਹੀ ਸਤਨਾਮ ਭਜੋ ਮਿਲ ਸੰਤ ਮਹਾਦਰ ਮਾਨਸ ਤੀਰ ਮਰਾਲ ਬਿਰਾਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਲੜੀਵਾਰ ਇਤਿਹਾਸ ਵਿੱਚ ਸਾਰੇ ਪ੍ਰਸੰਗ ਪੜ੍ਹ ਕੇ ਸੰਪੂਰਨਤਾ ਕਰ ਲਈ ਹੈ। ਹੁਣ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਨੇ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਜਿਹੜਾ ਆਸ਼ਤਕ ਪਣਾ ਹੈ ਇਸ਼ਟਾਪਤੀ ਜਣਾਉਂਦਿਆਂ ਹੋਇਆਂ ਨਾਸਤਪਣ ਤੋਂ ਨਾਸਤਪਣੇ ਨੂੰ ਨਿਵਿਰਤ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਦੇ ਨੰਬਰਵਾਰ ਮਹਿਮਾ ਦੇ ਮੰਗਲ ਕੀਤੇ ਹੈ ਉਹ ਆਪਾਂ ਪਿਛਲੇ ਦੀਵਾਨ ਵੀ ਸਰਵਣ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਠਵੇਂ ਪਾਤਸ਼ਾਹ ਤੱਕ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਤੱਕ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਅਲੰਕਾਰਾਂ ਨਾਲ ਭੂਸ਼ਿਤ ਕਰਕੇ ਸਤਿਗੁਰਾਂ ਦੇ ਮਹਿਮਾ ਦੇ ਮੰਗਲ ਕੀਤੇ ਉਹ ਆਪਾਂ ਪੜ੍ਹ ਲਏ ਨੇ। ਕੁਝ ਮੰਗਲ ਬਾਕੀ ਨੇ। ਅੱਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਿਮਾ ਦਾ ਮੰਗਲ ਆ ਰਿਹਾ ਹੈ। ਇਸੇ ਨਾਲ ਗੁਰੂ ਕਲਗੀਧਰ ਜੀ ਦਾ ਵੀ ਸਤ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਭ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਿਓ ਲਹਿ ਚਹਿ ਕੋਈ ਸ਼ਬਦ ਮੈਂ ਲੇਹੇ। ਇਹ ਤੁਰਕੀ ਬਾਣੀ ਸੱਚ ਕੀ ਬਾਣੀ ਦਾ ਆਪ ਜੀ ਨੇ ਬੜੇ ਸੋਹਣੇ ਢੰਗ ਨਾਲ ਕਾਵਿ ਰਚਨਾ ਵੀ ਲਿਆ ਕੇ ਮੰਗਲ ਕੀਤਾ ਹੈ। ਉਸ ਤੋਂ ਉਪਰੰਤ ਜਿਵੇਂ ਕਵੀਆਂ ਨੇ ਕੋਈ ਨਿਯਮ ਬੰਨ੍ਹੇ ਧਰਵਾ ਬੰਨ੍ਹਿਆ ਹੈ, ਉਹ ਮਰਿਆਦਾ ਨੂੰ ਵੀ ਕਾਇਮ ਰੱਖਦਿਆਂ ਹੋਇਆ ਕਵੀ ਜੀ ਨੇ ਮੰਗਲ ਕੀਤਾ ਹੈ। ਉਸ ਤੋਂ ਅੱਗੇ ਜਿਵੇਂ ਕਵੀ ਜੀ ਨੇ ਫਿਰ ਕਾਵਿ ਰਚਨਾ ਵਿੱਚ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਅੰਤਮ ਸੰਸਕਾਰ ਕਰਨ ਤੋਂ ਬਾਅਦ ਜਿਵੇਂ ਉਹਨਾਂ ਦਾ ਬਾਕੀ ਅੰਗੀਠਾ ਸੰਭਾਲਿਆ ਗਿਆ, ਹੋਰ ਗੁਰੂ ਘਰ ਲੰਗਰ ਆਦਿ ਕਰਕੇ ਸਾਰੀਆਂ ਸਿੱਖ ਸੰਗਤਾਂ ਨੂੰ ਬੁਲਾ ਕੇ ਛਕਾਇਆ ਗਿਆ, ਜੈ ਮ੍ਰਿਤਕ ਸੰਸਕਾਰ ਕੀਤਾ ਕਰਿਆ ਗਿਆ ਉਹ ਇਤਿਹਾਸ ਵਿੱਚ ਆ ਰਿਹਾ ਹੈ। ਉਹ ਜਿਵੇਂ ਵੀ ਪਹਿਲਾਂ ਮੰਗਲ ਅਤੇ ਬਾਅਦ ਵਿੱਚ ਮ੍ਰਿਤਕ ਸੰਸਕਾਰ ਦਾ ਸਾਰੇ ਹੀ ਪ੍ਰਸੰਗ ਲੜੀਵਾਰ ਰੂਪ ਵਿੱਚ ਆ ਰਿਹਾ ਹੈ। ਉਹ ਆਪੋ ਆਪਣੇ ਮਨਾਂ ਨੂੰ ਇਕਾਗਰਤਾ ਵਿੱਚ ਲਿਆ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਾਰੇ ਹੀ ਆਪਾਂ ਸੁਣੀਏ ਜੀ। ਮਾਨਸ ਤੀਰ ਮਰਾਲ ਬਿਰਾਜਤ ਕਵੀ ਸੰਤੋਖ ਸਿੰਘ ਜੀ ਨਾਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਮਹਿਮਾ ਦਾ ਮੰਗਲ ਕਰ ਰਿਹਾ ਕਿ ਹੇ ਗੁਰਸਿੱਖੋ, ਮਾਨਸ ਤੀਰ ਮਰਾਲ ਵਿਰਾਜਤ। ਜਿਸ ਤਰ੍ਹਾਂ ਜਿਹੜਾ ਮਾਨਸ ਸਰੋਵਰ ਹੈ ਉਹਦੇ ਤੀਰ ਕੇ ਕਿਨਾਰੇ ਉੱਪਰ ਕਿੱਧਰ ਕਿੱਧਰ ਕਿਨਾਰੇ ਤੇ ਦੇਖੀਏ ਹੰਸ ਹੀ ਹੰਸ ਵਿਰਾਜਦੇ ਹੈ। ਤਿਉਂ ਸਿੱਖ ਸ੍ਰੀ ਗੁਰ ਤੇਗ ਬਹਾਦਰ, ਤਿਵੇਂ ਹੀ ਭਾਵ ਉਸੇ ਤਰ੍ਹਾਂ ਹੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਾਨ ਸਰੋਵਰ ਵਾਂਗ ਹੈ। ਉਹਨਾਂ ਦੇ ਇਰਦ ਗਿਰਦ ਹਰ ਪਾਸੇ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਾਹਿਬ ਚੰਦ ਜੀ, ਭਾਈ ਬਾਬਾ ਬੁੱਢਾ ਸਾਹਿਬ ਜੀ, ਸੰਸ ਵਿੱਚੋਂ ਸ੍ਰੀ ਗੁਰੂ ਧਾਲਕ ਜਿਹੜੇ ਬ੍ਰਹਮ ਗਿਆਨੀ ਹਨ, ਇਹ ਪਰਮਹੰਸਾਂ ਵਾਂਗੂੰ ਬਰਾਜਦੇ ਹਨ। ਮਾਨਸ ਮੈਂ ਧਰ ਧਿਆਨ ਨਮੋ ਕਰ, ਇਸ ਕਰਕੇ ਹੇ ਗੁਰਸਿੱਖੋ, ਆਪੋ ਆਪਣੇ ਮਨਾਂ ਵਿੱਚ ਧਿਆਨ ਧਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੁਸੀਂ ਵੀ ਨਮਸਕਾਰਾਂ ਕਰੋ, ਮੈਂ ਵੀ ਕਰ ਰਿਹਾ ਹਾਂ। ਰਾਖਬ ਧਰਮ ਵਿਸ਼ਾਲ ਬਹਾਦਰ, ਕਿਉਂਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜਾ ਹਿੰਦੂਆਂ ਦਾ ਧਰਮ ਹੈ ਉਹਨੂੰ ਰੱਖਣ ਵਾਸਤੇ ਮਹਾਨ ਬਹਾਦਰ ਨੇ, ਵੱਡੇ ਬਹਾਦਰ ਨੇ। ਇੱਕ ਤਾਂ ਹੁੰਦਾ ਵੀ ਜੰਗ ਯੋਧੀ ਕਰਦਾ ਹੈ, ਪਰ ਆਪਣੇ ਅੰਗਾਂ ਦਾ ਜਿੰਦ ਜਾਨ ਦਾ ਬਚਾਅ ਕਰਦਾ ਹੈ, ਪਰ ਗੁਰੂ ਮਹਾਰਾਜ ਨੇ ਆਪਣੇ ਸਰੀਰ ਦਾ ਵੀ ਕੋਈ ਬੋਹ ਨਹੀਂ ਕੀਤਾ ਹੈ, ਸੀਸ ਦੇ ਦਿੱਤਾ ਹੈ। ਇਸ ਤਰ੍ਹਾਂ ਜੰਗ ਯੁੱਧ ਵੀ ਕੀਤਾ ਨਹੀਂ, ਕੋਈ ਤਲਵਾਰ ਵੀ ਨਹੀਂ ਚਲਾਈ ਹੈ, ਕਿਸੇ ਦੇ ਧਰਮ ਨੂੰ ਵੇਖਣ ਵਾਸਤੇ ਆਪ ਇਸ ਕਰਕੇ ਵੱਡੇ ਬਹਾਦਰ ਹੈ ਕਿ ਬਿਨਾਂ ਹੱਥ ਚੁੱਕੇ ਤੋਂ, ਬਿਨਾਂ ਕੋਈ ਬਾਤ ਕਹੇ ਤੋਂ ਆਪਣਾ ਪਿੱਤਰ ਖੂਨ ਡੋਲ ਦਿੱਤਾ, ਆਪਣੀ ਸ਼ਹੀਦੀ ਦੇ ਦਿੱਤੀ। ਤਿਲਕ ਹੰਝੂ ਜਾਖਾ ਪ੍ਰਭ ਰਾਖਾ, ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸੀਸ ਦੀਆ ਪਰ ਸਿਰਣ ਨਾ ਦੀਆ, ਤਰਨ ਸ਼ੇਰ ਸਾਕਾ ਜਾਂਦੀ ਆ, ਸਾਧਨ ਹੇਤ ਇਤੀ ਜਾਂਦੀ, ਸੀਸ ਦੀਆ ਪਰ ਸੀ ਨਾ ਉਚਰੀ। ਨਹੀਂ ਤਾਂ ਜਦੋਂ ਮਨੁੱਖ 'ਤੇ ਪੀੜਾ ਪੈਂਦੀ ਹੈ, ਪੀੜਾ ਆਉਂਦੀ ਹੈ, ਉਹ ਹਾਏ ਹਾਏ ਦੀ ਸੀ ਸੀ ਦੀ ਆਵਾਜ਼ ਕਰਦਾ ਹੀ ਹੈ। ਗੁਰੂ ਮਹਾਰਾਜ ਨੇ ਕਹਿੰਦੇ ਸੀ ਦੀ ਆਵਾਜ਼, ਇਹ ਵੀ ਦੁੱਖ ਦੀ ਆਵਾਜ਼ ਹੈ, ਹਾਏ ਜਾਂ ਸੀ ਸੀ। ਆਪ ਜੀ ਦੇ ਮੁੱਖ ਤੋਂ ਵਿਚਾਰ ਨਹੀਂ ਹੋਈ ਹੈ, ਉਹੀ ਜਪਜੀਤ ਸਾਹਿਬ ਦਾ ਪਾਠ ਕਰਦਿਆਂ ਸੀਸ ਨਿਵਾ ਦਿੱਤਾ, ਆਪਣਾ ਸੀਸ ਦੇ ਦਿੱਤਾ ਆ ਹਿੰਦੂਆਂ ਦੇ ਧਰਮ ਨੂੰ ਰੱਖਣ ਵਾਸਤੇ। ਆਪ ਬਹੁਤ ਵੱਡੇ ਬਹਾਦਰਾਂ ਵਿੱਚੋਂ ਬਹਾਦਰ ਹਨ। ਮਾਨਸ ਦਾਹਿਨ ਜੇ ਵਿਦ ਦਾਹਿਨ, ਜਿਹਦੇ ਵੀ ਵਿਧਾਤਾ ਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿ ਸੱਜੇ ਪਾਸੇ ਜਿੰਨੇ ਮਨੁੱਖ ਉਹ ਵੀ ਸੱਜੇ ਪਾਸੇ ਹੋ ਕੇ ਸਹਾਇਤਾ ਕਰਨ ਲੱਗਣ ਦੇ ਸਹਾਇਕ ਹੋ ਜਾਂਦੇ ਹਨ। ਵਿਦ ਨਾ ਵਿਧਾਤਾ ਬ੍ਰਹਮਾ ਦਾ ਵੀ ਹੁੰਦਾ, ਵਿਦ ਨਾ ਉਹ ਵਿਧੀ ਦਾ ਯੁਗਤੀ ਦਾ, ਇਸੇ ਤਰ੍ਹਾਂ ਵੇਦ ਨਾਲ ਵਿਧਾਤਾ ਫਲ ਪ੍ਰਦਾਤਾ ਪਰਮੇਸ਼ਰ ਦਾ ਵਾਚਕ ਵੀ ਹੈ। ਇੱਥੇ ਸੰਪਰਦਾ ਅਨੁਸਾਰ ਵੀ ਜਿਹੜਾ ਵਿਧਾਤੇ ਦਾ ਸਰੂਪ, ਵਾਹਿਗੁਰੂ ਦਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ, ਜਿਹਦੇ ਤਰਫ ਕਹਿੰਦੇ ਜਿਹਦੇ ਸੱਜੇ ਤਰਫ ਹੋ ਜਾਂਦੀ, ਜਿਹਦੇ ਪੱਖ 'ਤੇ ਖੜ ਜਾਂਦੇ, ਉਹਦੇ ਸੱਜੇ ਪਾਸੇ ਹੋ ਕੇ ਜਿਹੜੇ ਮਨੁੱਖ ਵੀ ਸਹਾਇਤਾ ਕਰਦੇ ਆ, ਸਹਾਈ ਹੋ ਜਾਂਦੇ ਹਨ। ਦਾਹਨ ਦੋਸ਼ਨ ਹੋਤ ਸੋ ਹਾਦਰ, ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਦੋਸ਼ ਹਨ, ਔਗੁਣ ਗੁਨਾਹ, ਉਹਨਾਂ ਨੂੰ ਗਿਆਨ ਰੂਪੀ ਅਗਨੀ ਦੇ ਨਾਲ ਦਾਹ ਦੇਣ ਵਾਲੇ, ਸਾੜ ਦੇਣ ਵਾਸਨ ਦੇਣ ਵਾਲੇ ਹਨ। ਜਿੱਥੇ ਕੋਈ ਭੀੜ ਪਈ ਤੋਂ ਯਾਦ ਕਰੇ ਉੱਥੇ ਜਾਂ ਹਾਜ਼ਰ ਹੋਣ ਵਾਲੇ, ਜੇ ਮੱਖਣ ਸ਼ਾਹ ਵਰਗਾ ਸਮੁੰਦਰ ਵਿੱਚ ਉਹ ਜਹਾਜ਼ ਰੁਕ ਗਿਆ ਹੈ, ਪੀੜਾ ਪੈ ਗਈ ਹੈ, ਬਾਰਾਂ ਨੂੰ ਉੱਥੇ ਹੀ ਹਾਜ਼ਰ ਕੀਤਾ ਅਤੇ ਆਪ ਉੱਥੇ ਜਾਂ ਹਾਜ਼ਰ ਹੋਏ, ਵੱਡਾ ਲਾ ਕੇ ਜਹਾਜ਼ ਬੰਨੇ ਲਾ ਦਿੱਤਾ, ਇਸ ਤਰ੍ਹਾਂ ਜਿੱਥੇ ਵੀ ਕੋਈ ਯਾਦ ਕਰੇ ਭੀੜਾ ਪਏ ਤਾਂ ਉੱਥੇ ਹੀ ਹਾਜ਼ਰ ਹੋਣ ਵਾਲੇ ਹੈ, ਪ੍ਰਤੱਖ ਹੋ ਕੇ ਉਹਦੇ ਦਸਾਂ ਕਲਿਖਾਂ ਨੂੰ ਨਾਸ ਕਰਨ ਵਾਲੇ ਹਨ। ਗੁਰਸਿੱਖ ਜਿਵੇਂ ਉਹਨਾਂ ਨੇ ਸਿੱਖਿਆ ਕਹੀ ਹੈ ਨਾ ਗੁਰਬਾਣੀ ਦੁਆਰਾ, ਉਹਨੂੰ ਸਹੀ ਕਰਕੇ ਮਨ, ਠੀਕ ਕਰਕੇ ਮਨ, ਜੋ ਕੁਛ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਦੁਆਰਾ ਕਿਹਾ, ਠੀਕ ਕਿਹਾ, ਯਥਾਰਥ ਕਿਹਾ, ਸਾਧੋ ਇਹ ਤਨ ਮਿਥਿਆ ਜਾਣੋ, ਜਾਂ ਪੀਤਰ ਜੋ ਰਾਮ ਬਸ ਹੈ ਸੱਚ ਤਾਹੇ ਪਛਾਣੋ। ਤੁਸੀਂ ਐਵੇਂ ਨਾ ਸੰਬੰਧ ਸਮਝ ਲਓ, ਜੇ ਕੋਈ ਸਹੀ ਚੀਜ਼ ਕਹਾਂ ਵੀ ਦਰੁਸਤ ਕੀ ਹੈ, ਠੀਕ ਹੀ ਹੈ ਭਜਨ, ਰਾਮ ਕੋ ਸਹੀ, ਪਰਮੇਸ਼ਰ ਜਿਹੜਾ ਭਜਨ ਹੈ ਇਹ ਸਹੀ ਹੈ, ਇਹ ਠੀਕ ਹੈ, ਇਹ ਕੋਈ ਕਰ ਲਏ ਉਹਨੇ ਸਮਝ ਸਭ ਕੁਛ ਕਰ ਲਿਆ ਹੈ। ਇਸ ਤਰ੍ਹਾਂ ਇਹ ਗੁਰਬਾਣੀ ਵਿੱਚ ਬਾਪ ਜੀ ਦੇ ਬੈਰਾਗਮੀ ਸ਼ਬਦ ਵੀ ਆਉਂਦੇ ਹਨ, ਰਾਮ ਗਿਓ ਰਾਵਣ ਗਿਓ ਜਾਂ ਕੋ ਪੋ ਪਰਿਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਨ ਸੰਸਾਰ, ਚਿੰਤਾ ਤਾਂ ਕੀ ਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਜੋ ਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ ਸ਼ਾੜ ਸਿੰਘ ਜੰਜਾਲੇ। ਆਪ ਜੀ ਦੀ ਸਿੱਖਿਆ ਹੈ, ਜਿਵੇਂ ਉਹਨਾਂ ਨੇ ਸਿੱਖਿਆ ਕਹੀ ਹੈ ਗੁਰਬਾਣੀ ਦੁਆਰਾ, ਉਹਨੂੰ ਸਹੀ ਕਰਕੇ ਮੰਨੋ, ਸਤ ਕਰਕੇ ਮੰਨ ਲਓ। ਸਤ ਨਾਮ ਭਜੋ ਮਿਲ ਸੰਤ ਮਹਾਦਰ, ਜਿਹੜੇ ਕੋਈ ਸੰਤ ਲੋਕ ਹੈ ਉਹਨਾਂ ਨਾਲ ਮਿਲ ਕੇ ਜਿਹੜਾ ਸਤ ਨਾਮ ਵਾਹਿਗੁਰੂ ਹੈ ਉਹ ਭਜੋ, ਕਹਿੰਦੇ ਭਜੀਏ ਕਿੱਥੇ ਜਪੀਏ ਕਿੱਥੇ, ਮਹਾਦਰ ਜਿਹੜਾ ਸਭ ਤੋਂ ਵੱਡਾ ਦਰਵਾਜ਼ਾ ਉਹ ਕਹੇ ਸਾਧ ਸੰਗਤ ਹੈ, ਬਾਕੀ ਤਾਂ ਸਾਡੇ ਛੋਟੇ ਛੋਟੇ ਦਰਵਾਜ਼ੇ ਜੇ ਹੈਗੇ ਹੈ, ਕਿਉਂਕਿ ਸਾਡੇ ਦਰਵਾਜ਼ੇ 'ਤੇ ਆਇਆ ਵੀ ਅਸੀਂ ਸਾਰੀ ਦਿਹਾੜੀ ਤਾਂ ਨਹੀਂ ਲੰਗਰ ਚਲਾ ਸਕਦੇ, ਇਹਦਾ ਵੱਡਾ ਦਰਵਾਜ਼ਾ ਇਹ ਸਾਧ ਸੰਗਤ ਹੈ, ਇੱਥੇ ਆਇਆ ਹੋਇਆ ਮਨੁੱਖ ਨੂੰ ਧਰਮ ਅਰਥ ਕਾਮ ਮੋਖ ਇਹ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਜਨਮ ਪਦਾਰਥ ਵੀ ਜਿਹੜਾ ਵਾਹਿਗੁਰੂ ਮਿਲਿਆ ਇਹ ਸਫਲ ਹੁੰਦਾ, ਵੱਡੇ ਦਰਵਾਜ਼ੇ ਵਿੱਚ ਆ ਕੇ ਨਹੀਂ ਅਜਾਈ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਗਿਆਨ ਗੁਣ ਜਿਹਾ ਹੈਗਾ ਇਹ ਵੀ ਸਫਲ ਆ ਸਾਧ ਸੰਗਤ ਵਿੱਚ ਆਉਂਦਾ ਹੈ, ਨਹੀਂ ਤਾਂ ਕਈ ਵਾਰੀ ਇਹ ਗਿਆਨ ਗੁਣ ਵੀ ਬੜਾ ਭਾਰੀ ਹੰਕਾਰ ਅਤੇ ਮੂਰਖ ਬਣੇ ਦਾ ਕਾਰਨ ਬਣ ਜਾਂਦਾ। ਪੜ੍ਹਿਆ ਮੂਰਖਾ ਕੇ ਜਿਸ ਲਭ ਲੋਭ ਅਹੰਕਾਰਾ, ਇਹ ਆਉਣ ਤੋਂ ਇਸ ਤਰ੍ਹਾਂ ਜਿਹੜਾ ਪ੍ਰੇਮ ਰੂਪੀ ਪਦਾਰਥ ਇਹ ਵੀ ਵੱਡੇ ਦਰਵਾਜ਼ੇ ਸਾਧ ਸੰਗਤ ਵਿੱਚ ਆਇਆ ਸਫਲ ਹੁੰਦਾ, ਨਹੀਂ ਤਾਂ ਬਹੁਤ ਵੱਡਾ ਪ੍ਰੇਮੀ ਜਿਹਾ ਬਣ ਬਣ ਕੇ ਤਾਂ ਦਿਖਾਉਂਦਾ, ਕਈ ਵਾਰੀ ਉਹ ਗੁਰੂ ਪਰਮੇਸ਼ਰ ਦਾ ਪ੍ਰੇਮ ਛੱਡ ਕੇ ਹੋਰ ਹੀ ਪਾਸੇ ਪ੍ਰੇਮ ਕਰਦਾ ਹੈ, ਕਿਤੇ ਵਿਭਾਗ ਸੰਦੇਰੇ ਨੂੰ ਮੂੰਹ ਚੱਕ ਲੈਂਦਾ ਹੈ, ਕਿਤੇ ਲਾਲਾ ਵਾਲੇ ਵੱਲ ਨੂੰ ਉੱਧਰ ਪ੍ਰੇਮ, ਕਿਤੇ ਇੱਧਰ ਮਲੇਰ ਕੋਲੇ ਜੇ ਤੱਕ ਜੇ ਚੜ੍ਹ ਕੇ ਉੱਧਰ ਨੂੰ ਉੱਤਰ ਪੈਂਦਾ ਹੈ, ਕਿਤੇ ਉੱਧਰ ਲਾ, ਅਸਲੀ ਦਰਵਾਜ਼ਾ ਸਾਧ ਸੰਗਤ ਹੈ, ਜਿੱਥੇ ਆਇਆ ਪਰਮੇਸ਼ਰ ਵਾਹਿਗੁਰੂ ਜੀ ਦੀ ਸਿਰ ਸਲਾਹ ਗੌਵੀ ਨੂੰ ਪ੍ਰਾਪਤ ਹੁੰਦੀ ਹੈ, ਮਨ ਦੀ ਸ਼ੁੱਧੀ ਹੁੰਦੀ ਹੈ, ਭਗਤੀ ਕਰਨ ਦਾ ਅੰਦਰ ਭਾਵ ਜਾਗਦਾ ਹੈ। ਇਸ ਤਰ੍ਹਾਂ ਜਿਹੜਾ ਪ੍ਰੇਮ ਰੂਪੀ ਪਦਾਰਥ ਅੰਦਰ ਹੈਗਾ ਉਹਦੀ ਸਫਲਤਾ ਸਤਸੰਗਤ ਵਿੱਚ ਆ ਕੇ ਹੁੰਦੀ, ਕਿਉਂਕਿ ਅਸਲੀ ਵਾਹਿਗੁਰੂ ਦਾ ਗੁਰੂ ਦਾ ਪ੍ਰੇਮੀ ਪਿਆਰਾ ਇਹ ਬਣ ਜਾਂਦਾ ਹੈ। ਹੋਰ ਜਿਹੜੇ ਕੋਈ ਦੁਨਿਆਵੀ ਪ੍ਰੇਮ ਜੇ ਹੈ ਮੋਹਦਾ ਰੂਪ ਕਾਰਨ ਹਨ, ਉਹਨਾਂ ਵਿੱਚ ਨਹੀਂ ਇਹ ਫਸਦਾ। ਇਸ ਕਰਕੇ ਕਹਿੰਦੇ ਸੰਤਾਂ ਨਾਲ ਮਿਲ ਕੇ ਸਤ ਨਾਮ ਸੱਚਾ ਜਿਹੜਾ ਨਾਮ ਹੈ ਵਾਹਿਗੁਰੂ ਹੀ ਹੈ ਉਹ ਭਜੋ ਭਾਈ, ਮਹਾਨ ਦਰਵਾਜ਼ੇ ਸਤਸੰਗਤ ਵਿੱਚ ਬੈਠ ਕੇ। ਚੌਪਈ ਵਾਰਾ ਤੁਰਕਨ ਤੇਜ ਅਪਾਰਾ, ਗੁਰੂ ਕਲਗੀਧਰ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਪੰਥ ਦੇ ਬਾਨੀ, ਉਹਨਾਂ ਦੀ ਮਹਿਮਾ ਦਾ ਮੰਗਲ ਹੈ। ਵਾਰਾ ਤੁਰਕਨ ਤੇਜ ਅਪਾਰਾ, ਹੇ ਗੁਰਸਿੱਖੋ ਜਿਨ੍ਹਾਂ ਨੇ ਅਪਾਰ ਜਿਨ੍ਹਾਂ ਦਾ ਤੇਜ ਸੀ, ਬੇਅੰਤੀ ਤੇਜ ਪ੍ਰਤਾਪ ਸੀ ਮੁਸਲਮਾਨਾਂ ਦਾ, ਅਤੇ ਤੇਜ ਪ੍ਰਤਾਪ ਦੇ ਹੇਠ ਜ਼ੁਲਮ ਅਤੇ ਅੱਤਿਆਚਾਰ ਕਰ ਰਹੇ ਸਨ। ਬੜੇ ਬੜੇ ਫਕੀਰਾਂ ਨੂੰ ਵੀ ਮਾਰ ਮੁਕਾਈ ਜਾ ਰਹੀ ਸ਼ਰ੍ਹਾਂ ਦੇ ਹੇਠ। ਹੋਰ ਇਹਨਾਂ ਦੇ ਜਿਹੜਾ ਅਪਾਰ ਤੇਜ ਹੈ ਮੁਸਲਮਾਨਾਂ ਦਾ, ਉਹਨਾਂ ਨੇ ਜਿਨ੍ਹਾਂ ਨੇ ਅਵਤਾਰ ਧਾਰ ਕੇ ਖੰਡਾ ਚੁੱਕ ਕੇ ਇਸੇ ਤਰ੍ਹਾਂ ਤਨਕ ਅਤੇ ਤੀਰ ਸਿੰਨ ਸਿੰਨ ਕੇ ਉਹਨੂੰ ਵਰਜਿਆ, ਰੋਕਿਆ, ਮਾਰ ਮੁਕਾਏ। ਪਾਰਾ ਧਰਮ ਹਿੰਦ ਵਿਸਤਾਰਾ, ਇਸ ਤਰ੍ਹਾਂ ਜਿਹੜਾ ਹਿੰਦੂਆਂ ਦਾ ਧਰਮ ਉਹ ਘਟਦਾ ਜਾ ਰਿਹਾ ਸੀ, ਉਹ ਸਵਾ ਸਵਾ ਮਨ ਜੰਜੂ ਲਾ ਕੇ ਫਿਰ ਔਰੰਗਜ਼ੇਬ ਅਤੇ ਉਹ ਅਫਗਨ ਖਾਨ ਸ਼ੇਰ ਸੂਬਾ ਕਹਿੰਦੇ ਰੋਟੀ ਖਾਂਦਾ ਸੀ। ਕਸ਼ਮੀਰ ਦਾ ਸੂਬਾ ਵੀ ਇਹਦੇ ਨਿਜਮੀ ਕਰ ਲਿਆ ਵੀ ਜਿੰਨਾ ਚ ਇੰਨੇ ਵਜਨ ਵਿੱਚ ਜੰਜੂ ਨਹੀਂ ਨਾ ਹੋ ਜਾਂਦੇ, ਉਹਨਾਂ ਚਿਰ ਮੂੰਹ ਵਿੱਚ ਨਹੀਂ ਕੁਝ ਪਾਉਣਾ ਹੈ। ਔਰ ਸਵਾ ਮਨ ਦੇਖ ਲਓ ਵੀ ਜੰਜੂ ਕਿੰਨੇ ਲਏ ਅਤੇ ਫਿਰ ਕਿੰਨੇ ਮੁਸਲਮਾਨ ਬਣਾਏ ਜਾਂਦੇ ਹੋਣ ਸੀ ਦੇਰੇ, ਕੋਈ ਖੱਤਰੀਆਂ ਵਿੱਚੋਂ ਬਣਦੇ ਉਹਨਾਂ ਨੂੰ ਖੱਖਾ ਮੁਸਲਮਾਨ, ਇਸ ਉਹਨਾਂ ਖੱਖੇ ਸੰਗਿਆ ਰੱਖ ਦਿੱਤੀ। ਜਿਹੜੇ ਕੋਈ ਬ੍ਰਾਹਮਣ ਸਨ ਉਹਨਾਂ ਨੂੰ ਬੱਬਾ ਸੰਗਿਆ ਦੇ ਦਿੱਤੀ ਵੀ ਇਹ ਬੱਬਾ ਨਾਮ ਦੇ ਮੁਸਲਮਾਨ ਹਨ, ਇਸੇ ਨੇ ਇਹ ਕਿਸੇ ਦਾ ਸੱਸਾ ਨਾਂ ਰੱਖਿਆ ਵੀ ਇਹ ਛੱਤਰੀਆਂ ਵਿੱਚੋਂ ਆਏ। ਇਸ ਤਰ੍ਹਾਂ ਜਿਹੜਾ ਹਿੰਦੂਆਂ ਦਾ ਧਰਮ ਚੰਜੂ ਲਾ ਲਾ ਕੇ ਉਹਨਾਂ ਨੂੰ ਮਾਰ ਮਾਰ ਕੇ ਮੁਕਾਇਆ ਜਾ ਰਿਹਾ ਸੀ, ਖਤਮ ਕਰਕੇ ਉਸਨੂੰ ਇਹ ਆਪਣੇ ਪਿਤਾ ਦਾ ਖੂਨ ਦੇ ਕੇ ਅਤੇ ਆਪ ਖੰਡਾ ਫੜ ਕੇ ਉਹਨੂੰ ਫੈਲਾਇਆ, ਉਹਨਾਂ ਦੇ ਧਰਮ ਦੀ ਰੱਖਿਆ ਕੀਤੀ। ਤਾਰਾ ਦਾਸ ਬਿਰਧ ਸੰਭਾਰਾ, ਅਤੇ ਆਪਣਾ ਬਿਰਧ ਸੰਭਾਲ ਕੇ ਦਾਸਾਂ ਦਾ ਜਿਹੜਾ ਸਮੁਦਾਇ ਹੈ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਛਕਾ ਕੇ ਅਕਾਲ ਪੁਰਖ ਦੇ ਲੜ ਲਾ ਕੇ ਜਪੋ ਖਾਲਸਾ ਜੀ ਤੁਸੀਂ ਜਾਗ ਵੀ ਜੋਤ ਨੂੰ ਜਾਗਤ ਜੋਤ ਜਪੈ ਨਿਸਵਾ ਸਰੇਕ ਬਿਨਾਂ ਨੇ ਨੈਕ ਮਿਸ਼ਾਨਾ, ਇਹੋ ਜਿਹੇ ਬਚਨ ਉਚਾਰਨ ਕਰਕੇ ਦਾਸਾਂ ਦਾ ਸਮੂਹ ਜਿਨ੍ਹਾਂ ਨੇ ਧਾਰਿਆ ਸੰਸਾਰ ਤੋਂ ਭਾਰਾ ਜਸ ਕਲਗੀ ਧਰ ਵਾਰਾ, ਇਸ ਕਰਕੇ ਗੁਰੂ ਕਲਗੀ ਧਰ ਪਾਤਸ਼ਾਹ ਦਾ ਜਿਹੜਾ ਵਾਰਾ ਦਾ ਅਰਥ ਹੈ ਦਾ, ਗੁਰੂ ਕਲਗੀਧਰ ਜੀ ਦਾ ਜਿਹੜਾ ਸੰਸਾਰ ਦੇ ਵਿੱਚ ਭਾਰਾ ਹੀ ਜਸ ਹੈ, ਬਾਕੀਆਂ ਤੋਂ ਬਹੁਤਾ ਜਸ ਹੈ। ਹਾਨੀ ਗਨ ਬਿਘਨ ਸੁਖਦਾਨੇ, ਐਸੇ ਗੁਰੂ ਕਲਗੀਧਰ ਜੀ ਨੂੰ ਮੈਂ ਮੱਥਾ ਟੇਕਦਾ ਹਾਂ। ਅੱਗੇ ਗੁਰਬਾਣੀ ਦਾ ਮੰਗਲ ਹੈ ਕਿ ਗੁਰਬਾਣੀ ਕੈਸੀ ਹੈ, ਗਨ ਬਿਘਨ ਹਾਨੀ ਸੁਖਦਾਨੀ, ਉਹ ਬਿਘਨ ਹੈ ਨਾ ਉਹਨਾਂ ਨੂੰ ਨਾਸ਼ ਕਰਨ ਵਾਲੀ ਹੈ ਤੁਰਕੀ ਬਾਣੀ, ਸੱਚ ਕੀ ਬਾਣੀ। ਫਿਰ ਮਨ ਚਿੱਤ ਲਾ ਕੇ ਪੜ੍ਹਦਾ ਗੁਰਬਾਣੀ ਨੇ ਉਹਦੇ ਵਿਘਨ ਕਲੇਸ਼ ਨਾਸ਼ ਕਰ ਦਿੰਦੀ ਹੈ। ਜੇ ਵੀ ਅਦਰ ਸਤਿਕਾਰ ਨਾਲ ਨਾ ਕੋਈ ਪੜ੍ਹੇ ਫਿਰ ਉਹਦੇ ਕੰਮ ਵਿੱਚ ਵਿਘਨ ਵੀ ਬੜੇ ਪੈਂਦੇ ਹੈ, ਉਹ ਔਖਾ ਵੀ ਬਹੁਤ ਹੁੰਦਾ ਹੈ। ਜਿਹੜੇ ਕੋਈ ਗੁਰਬਾਣੀ ਦਾ ਆਦਿ ਭੈ ਨਹੀਂ ਕਰਦੇ, ਰੁਮਾਲਿਆਂ ਰਮੂਲਿਆਂ 'ਤੇ ਐਵੇਂ ਪੈਰ ਪੂਰ ਜਿਹੇ ਰੱਖੇ ਜਾਂਦੇ, ਨਹਾਏ ਧੋਏ ਬਿਨਾਂ ਐਵੇਂ ਬਹਿ ਬੂ ਜਾਂਦੇ ਨਾ, ਫਿਰ ਔਖੇ ਵੀ ਬਹੁਤ ਹੁੰਦੇ ਮਰਨ ਵੇਲੇ। ਚਲੋ ਗੁਰਬਾਣੀ ਹੈ ਤਾਂ ਵਿਘਨਾਂ ਨੂੰ ਨਾਸ਼ ਕਰਨੀ, ਪਰ ਜੇ ਬੇਅਦ ਵੀ ਕਰੇ ਤਾਂ ਔਖਾ ਵੀ ਬਹੁਤ ਹੁੰਦਾ, ਝਾਂਗਾ ਵੀ ਬਹੁਤ ਮਾਰਦਾ ਹੈ। ਅਤੇ ਨਹੀਂ, ਵਾਹਿਗੁਰੂ ਵਾਹਿਗੁਰੂ ਕਰਦਿਆਂ ਸਵਾਸ ਨਿਕਲਣਗੇ, ਕੋਈ ਦੁੱਖ ਤਕਲੀਫ ਨਹੀਂ ਹੋਊ, ਕੋਈ ਹਾਏ ਦੁਹਾਈ ਨਹੀਂ ਮਚਾਊਗਾ। ਇਸ ਕਰਕੇ ਜਿੰਨਾ ਗੁਰਬਾਣੀ ਦਾ ਵੱਧ ਸਤਿਕਾਰ ਕਰੋ, ਵੱਧ ਪੜ੍ਹੋ, ਓਨਾ ਇਹ ਮਰਨ ਸਮੇਂ ਸੌਖਾ ਰਹੂ। ਜਿੰਨੀ ਵੱਧ ਬੇਅਦਬੀ ਕਰੋ, ਜਿੰਨਾ ਬਹੁਤੀ ਬੇਈਮਾਨੀ ਕਰੋ, ਆ ਕਈ ਚੁੱਕ ਚੁੱਕ ਲੈਂਦੇ ਆ ਨਾ, ਹੁਣ ਆ ਕੈਮਰੇ ਜੇ ਲਾਏ ਪਤਾ ਲੱਗਦਾ ਵੀ ਕਿੰਨੇ ਕੁ ਹੈਗੇ ਆ ਲਾਣਾ, ਵਿੱਚੋਂ ਪਿੰਡ ਤੋਂ ਵੀ ਇੱਥੇ ਚੁੱਕ ਚੁੱਕ ਲੈਂਦੇ ਸੀ। ਇਸੇ ਤਰ੍ਹਾਂ ਦੂਜੇ ਤੀਜੇ ਵੀ ਹਾਲੇ ਪਾਸੇ ਵੀ ਨਾਲੇ ਮੱਥਾ ਟੇਕ ਲਿਆ, ਨਾਲੇ ਦੂਜਾ ਕੁਛ ਕਰ ਲਿਆ। ਜਵਾਨ ਸਿੰਘ ਉਹਨਾਂ ਨੂੰ ਕੋਈ ਕਹਿੰਦੇ ਵੀ ਕੀ ਗੱਲ ਹੈ, ਇਹ ਤੂੰ ਕਿਵੇਂ ਚੱਕ ਲਏ? ਉਹਨਾਂ ਦਾ ਬੋਲਾ ਹੀ ਬਣਾਇਆ, ਕਹਿੰਦਾ ਬਾਪੂ ਤੋਂ ਲੈਣੇ, ਬਾਪੂ ਨੂੰ ਦੇਣੇ, ਹੁਣ ਲੋੜ ਸੀ ਚੁੱਕ ਲਏ, ਜਦੋਂ ਹੋਏ ਦੇ ਦਿਆਂਗੇ। ਇਹ ਬਾਪੂ ਨੂੰ ਕਦੇ ਦਿੱਤੇ ਵੀ ਹੈ ਤੂੰ ਚੁੱਕ ਨਹੀਂ ਜਾਣਦਾ, ਸਾਰੀ ਜ਼ਿੰਦਗੀ ਚੁੱਕੀ ਜਾਂਦਾ, ਲਿਆ ਕੇ ਤਾਂ ਕਿਤੇ ਦਵਾਨੀ ਨਹੀਂ, ਮੱਥਾ ਟੇਕ ਕੇ ਕਹਿ ਦੇਣਾ ਵੀ ਜਦੋਂ ਹੋਏ ਦੇ ਦਿਆਂਗੇ, ਨਹੀਂ ਹੁਣ ਲਈ ਜਾਂਦੇ ਹਾਂ। ਫਿਰ ਇਹੋ ਜਿਹਾ ਹੀ ਹਾਲ ਹੁੰਦਾ ਹੈ, ਤਾਂ ਹੈ ਵਿਘਨਾਂ ਨੂੰ ਨਾਸ਼ ਕਰਨ ਵਾਲੀ। ਦੇਖ ਲਓ ਲੋਕ ਘਰਾਂ ਵਿੱਚ ਸ਼ਰਧਾ ਭਾਵਨਾ ਨਾਲ ਬਾਣੀ ਦਾ ਪਾਠ ਕਰਾ ਕੇ, ਗ੍ਰੰਥੀ ਸਾਹਿਬਾਨਾਂ ਦੀ ਸ਼ਰਧਾ ਨਾਲ ਸੇਵਾ ਕਰਕੇ ਆਪਣੇ ਵਿਘਨ ਕਲੇਸ਼ ਨਾਸ਼ ਕਰ ਲੈਂਦੇ। ਇਹ ਹੈ ਭਾਵਨਾ ਨਾਲ। ਦੂਜੇ ਜਿਹੜੇ ਕੋਈ ਨਹੀਂ ਰੱਖਦੇ, ਉਹ ਆਪਣੇ ਘਰਾਂ ਵਿੱਚ ਵਿਘਨ ਪਾ ਲੈਂਦੇ, ਔਖੇ ਹੋ ਜਾਂਦੇ। ਐਂ ਕਹਿੰਦੇ ਜਿਹੜੀ ਗੁਰਬਾਣੀ ਹੈ, ਸਮੂਹ ਵਿਘਨਾਂ ਨੂੰ ਨਾਸ਼ ਕਰਨ ਵਾਲੀ ਅਤੇ ਸੁਖਦਾਨੀ ਸੁਖ ਬਖਸ਼ਣ ਵਾਲੀ ਜਾਣੀ ਜਾਂਦੀ ਹੈ। ਦਾਨੀ ਜਿਸ ਹੈ ਸਰਾਹ ਸਮਾਨੀ। ਹਾਂ, ਜਿਸ ਨੂੰ ਜਿਹੜੇ ਦਾਨੀ ਲੋਕ, ਦਾਨੇ ਲੋਕ, ਬਹੁਤੇ ਸਿਆਣੇ ਲੋਕ, ਇਹਨਾਂ ਨੂੰ ਅਸੀਂ ਸੁਗੜ ਸੁਜਾਣ ਕਹਿੰਦੇ, ਚਿੱਤਰ ਕਹਿੰਦੇ ਹਾਂ, ਵਿਦਵਾਨ ਕਹਿੰਦੇ ਹਾਂ। ਉਹ ਜਿਹੜੇ ਦਨਾ ਲੋਕ ਹੈ, ਸਭ ਕੁਝ ਜਾਣਨ ਵਾਲੇ, ਸੂਝਬੂਝ ਰੱਖਣ ਵਾਲੇ, ਉਹ ਵੀ ਬੜੇ ਸਮਾਨ ਸਹਿਤ, ਸਤਿਕਾਰ ਸਹਿਤ ਜਿਸਦੀ ਸਲਾਹਤਾ ਕਰਦੇ ਹੈ ਕਿ ਜਿਹੜੀ ਗੁਰਬਾਣੀ, ਇਹ ਤਾਂ ਗੁਰੂ ਦਾ ਰੂਪ ਹੈ, ਇਹ ਤਾਂ ਵਾਹਿਗੁਰੂ ਦਾ ਰਾਪ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਬੜੇ ਸਤਿਕਾਰ ਸਹਿਤ, ਸ਼ਰਧਾ ਸਹਿਤ, ਦਾਨੇ ਲੋਕ, ਵਿਦਵਾਨ ਲੋਕ, ਗਿਆਤ ਗੇ ਪੁਰਸ਼ ਇਸਦੀ ਸਲਾਹਤਾ ਕਰਦੇ ਹੈ ਵੀ ਬਾਣੀ ਦੇ ਤੁਲ ਕੋਈ ਹੋਰ ਬਾਣੀ ਨਹੀਂ ਹੋ ਸਕਦੀ ਹੈ। ਇੱਕ ਵਾਰੀ 1972-73 ਦੀ ਗੱਲ ਹੈ, ਸੰਤ ਗਿਆਨੀ ਮੋਹਨ ਸਿੰਘ ਜੀ ਹੇਮਕੁੰਡ ਦੀ ਯਾਤਰਾ ਵਿੱਚ ਗਏ ਸੀ। ਉੱਥੇ ਰਿਖੀ ਕੇਸ਼ ਨਿਰਮਲਾ ਸ਼ਰਮ ਵਿੱਚ ਇੱਕ ਅਰਜਨ ਸਿੰਘ ਭਿਕਸ਼ੂ ਹੈ, ਜਿਹਨੇ 30 ਸਾਲ ਆਕਾਂਸ਼ੀ ਵਿੱਚ ਵਿਦਿਆਪਨ 'ਤੇ ਲਾਏ ਸੀ। ਯਾਨੀ ਚਾਰੇ ਵੇਦ ਪੜ੍ਹਿਆ, ਛੇ ਸ਼ਾਸਤਰ, ਨਿਆਇ ਸ਼ੇਖ ਜੀ, ਉਹਦੇ ਪੁਸਤਕ ਤਾਂ ਐਵੇਂ ਹੀ ਸੀ। ਰਾਗੀ ਦਰਸ਼ਨ ਸਿੰਘ, ਗਿਆਨੀ ਹਰਨੇਕ ਸਿੰਘ ਜੀ, ਇਹ 10-12 ਗਿਆਨੀ ਵਿੱਚ ਨਾਲ ਸਨ। ਅਤੇ ਇਹ ਕਿਤੇ ਉਹਦੇ ਨਾਲ ਗੱਲਬਾਤ ਜੀ ਕਰਨ ਲੱਗ ਪਏ। ਕਹਿੰਦੇ ਮਹਾਰਾਜ, ਵਿਚਾਰ ਸਾਗਰ ਵਿੱਚ ਵੀ ਬੜੇ ਸੋਹਣੇ ਲੇਖ ਨੇ। ਉਹ ਕਹਿੰਦਾ, ਭਾਈ ਇਸ ਕਾ ਕਿਆ ਹੈ ਤੋ ਬਾਲ ਵਿਦੇਸ ਜਾ ਹੈ, ਇਸਮੇ ਕਿਆ ਹੈ ਤੋ ਬੱਚਿਆਂ ਕਾ ਹੈ, ਬੱਚਾ ਜੈਸੇ ਬਾਲ ਵਿਦੇਸ ਪੜ੍ਹ ਲੇਤਾ ਹੈ, ਐਸੇ ਵਿਚਾਰ ਸਾਗਰ ਤੋ ਵਿਦਵਾਨਾਂ ਲਈ ਬਾਲ ਉਪਦੇਸ਼ ਹੈ, ਇਸਮੇ ਕਿਆ ਹੈ, ਸਾਤ ਰੰਗ ਹੈ, ਉਹ ਚਾਰ ਵਿਭਗਤੀਆਂ ਹੈ, ਹੋਰ ਤਾਂ ਕੁਛ ਨਹੀਂ ਹੈ। ਫਿਰ ਕਹਿਣ ਲੱਗੇ ਜੀ, ਵਿਰਤੀ ਪ੍ਰਭਾਕਰ ਵੀ ਪੁਸਤਕ ਬਹੁਤ ਵਧੀਆ, ਇਸਮੇ ਕਿਆ ਹੈ, ਖੱਟ ਲੱਖਣਾ ਕਾ ਸਮਾਧਾਨ ਹੈ, ਔਰ ਕਿਆ ਹੈ, ਖੱਟ ਪ੍ਰਮਾਣਾ ਕਾ ਵਿਸ਼ਾ ਹੈ ਵਿਰਤੀ ਪ੍ਰਭਾਕਰ ਮੇਂ, ਔਰ ਇਸਮੇ ਕਿਆ ਹੈ। ਹੁਣ ਉਹ ਚਾਰ ਵੇਦ ਪੜ੍ਹਿਆ, ਉਹਨੂੰ ਆ ਬਾਲ ਵਿਦੇਸ ਲੱਗਣ, ਇਹ ਹੁਣ ਮਾਤਰਤ ਮਾਤਰ ਪੜ੍ਹਨ ਸਾਡੇ ਲਈ ਇਹੀ ਭਾਰ ਹੈ, ਚਾਰ ਸਾਗਰ ਪੜ੍ਹਨੇ ਅਸੀਂ ਐਂ ਕੇ ਬਜਾਨੇ ਹੈ। ਫਿਰ ਉਹ ਕਈ ਵਾਰੀ ਕਹਿੰਦਾ ਬਈ, 30 ਸਾਲ ਤੱਕ ਕਹਿੰਦੇ ਲੋਹੇ ਦੇ ਚਣੇ ਚੱਬੇ, ਲੋਹਾ ਖਾਧਾ ਲੋਹਾ ਚੱਬਿਆ, ਔਰ ਥੋੜ੍ਹੇ ਸਮੇਂ ਦਾ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਜਪਜੀ ਬਾਣੀ ਪੜ੍ਹਦਾ, ਉਦੋਂ ਦੇ ਕਦੇ ਬੜੇ ਸੌਖੇ ਨੇ, ਅਤੇ ਲੋਹਾ ਚੱਬਦੇ ਹੀ ਮਰ ਗਏ, ਔਖੇ ਬਹੁਤ ਸੀ, ਦੰਦ ਭਨਾ ਲਏ, ਜਵਾਨ ਵੀ ਖਰਾਬ ਕਰ ਲਈ। ਇਸ ਕਰਕੇ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਪਵਿੱਤਰ ਬਾਣੀ ਹੈ, ਇਹ ਤੁਸੀਂ ਪੜ੍ਹਿਆ ਕਰੋ, ਇਹਦੇ ਵਰਗੀ ਨਹੀਂ ਕੋਈ ਹੈ ਬਾਣੀ, ਐਵੇਂ ਨਾ ਲੋਹੇ ਦੇ ਚਣੇ ਮੇਰੇ ਮੂੰਹ ਚਣਨੇ, ਧੰਦ ਭਨਾਉਣੇ ਤੁਸੀਂ, ਵੀ ਅਸੀਂ ਸੰਸਕ੍ਰਿਤ ਪੜ੍ਹਨੀ ਕਾਸ਼ੀ ਵਿੱਚ ਜਾ ਕੇ, ਇਹਦੇ ਥਾਂ ਗੁਰਬਾਣੀ ਪੜ੍ਹ ਲਓ ਜਿੰਨੀ ਪੜ੍ਹੀ ਰਹੀ ਹੈ, ਕਿਉਂਕਿ ਉਹ ਦਨਾ ਹੋ ਗਿਆ ਸੀ, ਹਣਾ ਹੋ ਗਿਆ, ਸਭ ਕੁਝ ਜਾਣ ਗਿਆ ਸੀ, ਵੇਦਾਂ ਵਿੱਚ ਆ ਹੈ, ਸ਼ਾਸਤਰਾਂ ਵਿੱਚ ਆ, ਪੁਰਾਣਾਂ ਵਿੱਚ ਆ ਹੈ। ਫਿਰ ਜਦੋਂ ਕੋਈ ਉਹ ਸਿੰਘ ਮਾੜੀ ਮੋਟੀ ਗੱਲ ਅੰਮ੍ਰਿਤ ਵੇਲੇ ਕਰਦਾ, ਫਿਰ ਪੈਂਦਾ ਟੁੱਟ ਕੇ, ਕਹਿੰਦੇ ਉਹ ਕਿਵੇਂ ਬਕੜ ਬਕੜ ਲਾਈ ਹੈ, ਇਹ ਅੰਮ੍ਰਿਤ ਵੇਲਾ ਸੱਚ ਨਾ ਵੜਿਆਈ ਵਿਚਾਰ, ਗੁਰੂ ਨਾਨਕ ਦੀ ਬਾਣੀ ਕਿਉਂ ਨਹੀਂ ਪੜ੍ਹਦਾ ਹੈ ਤੂੰ? ਇੱਕ ਵਾਰੀ ਕਿਤੇ ਅੰਮ੍ਰਿਤ ਵੇਲੇ ਸਿੰਘ ਇਸ਼ਨਾਨ ਕਰਦੇ ਹੋ ਇਕੱਠੇ ਹੋਏ, ਕੋਈ ਦਾਤਣ ਕਰ ਰਿਹਾ, ਕੋਈ ਨਹਾ ਰਿਹਾ ਹੈ, ਇਹ ਸਿੰਘਾਂ ਦਾ ਸੁਭਾਅ ਵੀ ਉਹ ਇਸ ਤਰ੍ਹਾਂ ਦਾ ਗੱਲਾਂ ਗੁੱਲਾਂ ਜੀਆਂ ਕਰੀ ਜਾਣ, ਉਹ ਇੱਧਰ ਉੱਧਰ ਦੇਖ ਕੇ ਪੈ ਗਿਆ ਸਾਰਿਆਂ ਨੂੰ ਵੀ ਇਹ ਸਮਾਂ ਕੀ ਹੈ ਅਤੇ ਕਰਦੇ ਤੁਸੀਂ ਕੀ ਹੈ? ਮੈਂ ਜਾ ਕੇ ਸੰਤ ਗਿਆਨੀ ਮੋਹਨ ਸਿੰਘ ਕੋਲ ਸ਼ਿਕਾਇਤ ਕਰੂੰ, ਅੱਜ ਤੁਹਾਡੀ ਇਹ ਅੰਮ੍ਰਿਤ ਵੇਲੇ ਜੀ ਗੁਰੂ ਨਾਨਕ ਦੀ ਬਾਣੀ ਨਹੀਂ ਪੜ੍ਹਦੇ, ਬਕਵਾਸ ਕਰਦੇ ਆ। ਜਦੋਂ ਸਮਾਂ ਹੋਇਆ 9-10 ਵਜੇ ਫਿਰ ਗਿਆ, ਕਹਿਣ ਲੱਗਾ ਮਹਾਰਾਜ ਤੁਸੀਂ ਕਿੰਨੇ ਦਿਨ ਆ, ਕਿੰਨੇ ਸਿਆਣੇ ਆ, ਕਿੰਨਾ ਕਮਾ ਲਾਣਾ ਤੁਹਾਡਾ ਨਾਲ, ਇਹ ਧਰਕੇ ਅੰਮ੍ਰਿਤ ਵੇਲੇ ਉੱਠ ਕੇ ਆ ਕੁਛ ਕਰਦੇ ਨੇ, ਮੂੰਹ ਦਾਤਣ ਪਾਈ ਹੈ, ਬਕਵਾਸ, ਨਹਾਉਂਦੇ ਤਾਂ ਵੀ ਬਕਵਾਸ। ਇਹਨਾਂ ਨੂੰ ਕਹੋ ਗੁਰਬਾਣੀ ਤੁਸੀਂ ਪੜ੍ਹਿਆ ਕਰੋ, ਜਪਜੀ ਦਾ ਪਾਠ ਕਰਿਆ ਕਰੋ। ਫਿਰ ਉਹ ਸਿਆਣੇ ਸੀ ਮਹਾਤਮਾ, ਹੁਣ ਸਿੰਘਾਂ ਨੂੰ ਮਾੜਾ, ਕਿਉਂਕਿ ਗੁਰੂ ਕਲਗੀਧਰ ਜੀ ਦੀ ਫੌਜ ਹੈ। ਉਹ ਕਹਿੰਦੇ ਮਹਾਰਾਜ ਵੀ ਇਹ ਜਪਜੀ ਸਾਹਿਬ ਦਾ ਪਾਠ ਤਾਂ ਕਰਦੇ, ਨਿਤਨੇਮ ਵੀ ਕਰਦੇ ਹੈ, ਪਰ ਥੋੜ੍ਹਾ ਜਿਹਾ ਸਤਿਕਾਰ ਨਾਲ ਕਰਦੇ, ਐ ਨਹੀਂ ਕਰਦੇ। ਕਹਿੰਦੇ ਫਿਰ ਮਹਾਰਾਜ ਮੈਨੂੰ ਦੱਸੋ ਵੀ ਕਿਵੇਂ ਕਰਦੇ ਨੇ। ਕਹਿਣ ਲੱਗੇ ਸਾਰੀ ਕਿਰਿਆ ਸਾਧ ਕੇ ਨਾ ਚੰਗੀ ਤਰ੍ਹਾਂ ਐਂ ਪੂਰਾ ਨਹਾ ਧੋ ਕੇ ਸਫਾਈ ਕਰਕੇ, ਫਿਰ ਚੰਗੇ ਧੋਤੇ ਧੁੱਪੇ ਸਾਫ ਵਸਤਰ ਪਾ ਕੇ, ਫਿਰ ਕੇਸ ਵਾਹ ਕੇ, ਦਸਤਾਰ ਸਜਾ ਕੇ, ਫਿਰ ਪਣਗ 'ਤੇ ਬੈਠ ਕੇ ਉੱਚੇ ਥਾਂ ਜਿਹੜਾ ਮੁੱਖ ਹੈ ਸਰਹਾਣੇ ਵੱਲ ਨੂੰ ਕਰਕੇ, ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਜਪਜੀ ਸਾਹਿਬ ਪ੍ਰਾਰੰਭ ਕਰਦੇ। ਫਿਰ ਜਿੰਨਾ ਚਿਰ ਪੜ੍ਹਦੇ ਉਨ੍ਹਾਂ ਚਿਰ ਬੋਲਦੇ ਨਹੀਂ, ਕਿਸੇ ਨਾਲ ਗੱਲ ਨਹੀਂ ਕਰਦੇ, ਇਹ ਸਤਿਕਾਰ ਨਾਲ ਬਾਣੀ ਪੜ੍ਹਦੇ। ਉਹ ਨਹੀਂ ਵੀ ਚਲੋ ਨਹਾਤੇ ਵੀ ਜਾਂ ਦਾਤਣ ਕੀਤੀਆਂ ਜਾਂ ਇਹ ਨਹੀਂ ਕਰਦੇ। ਕਹਿੰਦਾ ਹਾਂ ਜੀ, ਫਿਰ ਤਾਂ ਗੁਰੂ ਨਾਨਕ ਸਾਹਿਬ ਜੈਸੇ ਮਹਾਨ ਹੈ, ਐਸੇ ਹੀ ਉਹਨਾਂ ਦੀ ਬਾਣੀ ਉੱਚੇ ਸੁੱਚੇ ਹੋ ਕੇ ਉੱਚੇ ਥਾਂ ਹੀ ਪੜ੍ਹਨੀ ਚਾਹੀਏ। ਫਿਰ ਤਾਂ ਜੀ ਠੀਕ ਹੈ, ਮੈਂ ਤਾਂ ਸਮਝ ਗਿਆ ਸੀ ਵੀ ਇਹ ਐਵੇਂ ਕਮਲ ਮਾਰੀ ਜਾਂਦੇ ਹੈ। ਇਸ ਤਰ੍ਹਾਂ ਜਾਣੀ ਜਿਹੜੇ ਦਾਨੇ ਲੋਕ ਨੇ ਜਦੋਂ ਸੁਣਦੇ ਆ ਵੀ ਗੁਰਬਾਣੀ ਆ ਉਹ ਪੜ੍ਹਨੀ ਚਾਹੀਦੀ ਹੈ, ਇਉਂ ਸੁਣਨੀ ਚਾਹੀਦੀ, ਫਿਰ ਉਹਦੀ ਸਲੋਤਾ ਕਰਦੇ, ਸਤਿਕਾਰ ਕਰਦੇ ਵੀ ਠੀਕ ਐਸਾ ਹੈ। ਉਹ ਇਸ ਕਰਕੇ ਇੱਥੇ ਕਵੀ ਕਹਿ ਰਿਹਾ, ਦਾਨੀ ਜਿਸ ਹੈ ਸਰਾਹੇ ਸਮਾਨੀ, ਬੜੇ ਮਾਣ ਸਹਿਤ ਸਤਿਕਾਰ ਸਹਿਤ ਸਤਿਕਾਰ ਦੇ ਲਫਜ਼ਾਂ ਨਾਲ ਗੁਰਬਾਣੀ ਦੀ ਸਲੋਤਾ ਕਰਦੇ ਕਿ ਭਾਈ ਸੰਸਕ੍ਰਿਤ ਕੁਝ ਨਹੀਂ, ਇਹ ਤਾਂ ਲੋਹੇ ਦਾ ਚਣਾ ਚਾਬਣਾ ਹੈ, ਗੁਰਬਾਣੀ ਪੜ੍ਹੋ, ਇਹ ਮਿਸ਼ਰੀ ਦਾ ਪਹਾੜ ਹੈ। ਮਾਨੀ ਤੀਨ ਲੋਕ ਸਰ ਬਾਣੀ, ਇਸ ਕਰਕੇ ਵੀ ਜਿਹੜੀ ਗੁਰਬਾਣੀ ਇਹ ਤਾਂ ਤਿੰਨਾਂ ਲੋਕਾਂ ਵਿੱਚ ਜਿੰਨੇ ਸਾਰੇ ਹਨ ਉਹਨਾਂ ਨੇ ਉਹਨੂੰ ਮੰਨਿਆ ਹੈ। ਜਦੋਂ ਦਾ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਆਪਣੇ ਮੁਖਾਰਬਿੰਦ ਰਾਹੀਂ ਉਚਾਰਨ ਕਰਕੇ ਗੁਰੂ ਅੰਗਦ ਸਾਹਿਬ ਜੀ ਨੂੰ ਲਿਖਵਾਇਆ ਹੈ, ਤਦੋਂ ਤੋਂ ਲੈ ਕੇ ਕਹਿੰਦੇ ਸਵਰਗ ਦੇ ਵਿੱਚ ਜਿੰਨੇ ਦੇਵਤੇ ਉਹ ਸਾਰੇ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਹਨ। ਕਿਉਂ ਦੇਵ ਲੋਕ ਦੇ ਵਿੱਚ ਵੀ ਜਪਜੀ ਦਾ ਪਾਠ ਹੁੰਦਾ, ਤਬਤ ਮੈਂ ਠੰਡ ਵਰਤਾਈ, ਜਿੱਥੇ ਈਰਖਾ ਦੀ ਵੇਲੀ ਤਬਤ ਹੈ ਉੱਥੇ ਠੰਡ ਵਰਤਾ ਦਿੱਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ। ਉਹ ਸਾਰੇ ਜਿਹੜੇ ਤਿੰਨਾਂ ਲੋਕਾਂ ਦੇ ਪੁਰਸ਼ ਹਨ ਇਹ ਗੁਰਬਾਣੀ ਨੂੰ ਮੰਨਦੇ ਪੂਜਦੇ ਹਨ। ਬਾਣੀ ਸਿਮਰ ਸੁਮਤ ਮਹਾਨੀ, ਇਸ ਕਰਕੇ ਵੀ ਹੇ ਗੁਰਸਿੱਖ ਤੂੰ ਬਾਣੀ ਨੂੰ ਸਿਮਰਿਆ ਕਰ, ਬਾਣੀ ਨੂੰ ਜ਼ਿਆਦਾ ਪੜ੍ਹਿਆ ਕਰ। ਬਾਣੀ ਨੂੰ ਸਿਮਰਨਾ ਕੀ ਹੈ? ਜਿਹੜਾ ਬਾਣੀ ਨੂੰ ਹਮੇਸ਼ਾ ਪੜ੍ਹੀ ਜਾਣਾ, ਬਾਣੀ ਵਿੱਚ ਜੁੜੇ ਰਹਿਣਾ, ਇਹ ਵਾਹਿਗੁਰੂ ਬਾਣੀ ਨੂੰ ਚੇਤੇ ਕਰਨਾ ਹੈ। ਅਤੇ ਫਿਰ ਜੇ ਤੂੰ ਕਹੇ ਵੀ ਜੇ ਮੈਂ ਗੁਰਬਾਣੀ ਨੂੰ ਸਿਮਰਿਆ ਕਰਾਂਗਾ, ਪੜ੍ਹਾਂਗਾ, ਮੈਨੂੰ ਕੀ ਮਿਲੇਗਾ? ਕਹਿੰਦੇ ਸਮਤ ਮਹਾਨੀ, ਗੁਰਬਾਣੀ ਤੈਨੂੰ ਮਹਾਨ ਜਿਹੜੀ ਸ੍ਰੇਸ਼ਟ ਮਤ ਦੇ ਦੇਵੇਗੀ, ਉਹ ਜਾਣੀ ਤੈਨੂੰ ਆਤਮ ਵਿਛੈਣੀ ਦੁੱਧ ਦੀ ਬਖਸ਼ਿਸ਼ ਕਰ ਦੇਵੇਗੀ, ਇਸ ਆਤਮ ਬਿਸ਼ੈਣੀ ਬੁੱਧ ਦੁਆਰਾ ਤੂੰ ਆਪਣੇ ਆਪੇ ਦੀ ਲਖਤਾ ਵਾਲਾ ਹੋ ਜਾਵੇਂਗਾ, ਆਪਣੇ ਆਪੇ ਨੂੰ ਜਾਣ ਲਵੇਂਗਾ। ਚੌਪਈ ਸਾਰਦ ਬਰਦਾ ਸੁਮਤ ਬਿਸਾਰਦ, ਕਿਵੇਂ ਜਿਵੇਂ ਸੰਕੇਤ ਬੰਨਿਆ ਹੋਇਆ, ਨਿਜਮ ਬੰਨਿਆ ਹੋਇਆ, ਤਰਵਾ ਬੰਨਿਆ ਕਵੀਆਂ ਨੇ, ਉਹ ਸਮਰਯਾਦਾ ਦਾ ਮੰਗਲ। ਉਹ ਕਵੀ ਵੀ ਜਦੋਂ ਵੀ ਕੋਈ ਕਾਵ ਰਚਨਾ ਰਚਦੇ ਨੇ ਤੇ ਉਦੋਂ ਇੱਕੋ ਕਵਿਤਾ ਦੀ ਦਾਤੀ ਕੋਈ ਸ਼ਕਤੀ ਮੰਨਦੇ, ਤਾਕਤ ਮੰਨਦੇ, ਉਹਨੂੰ ਫਿਰ ਚੇਤੇ ਕਰਦੇ। ਉਹਨਾਂ ਦੇ ਨਾਂ ਕਵੀਆਂ ਨੇ, ਕਿਸੇ ਨੇ ਉਹਦਾ ਸਾਰਦਾ ਰੱਖਿਆ ਹੈ, ਕਿਸੇ ਨੇ ਸੁਰਸਤੀ ਰੱਖਿਆ ਹੈ, ਕਿਸੇ ਨੇ ਸਵੱਛ ਬੁੱਧੀ ਕਿਹਾ ਹੈ। ਜਾਣੀ ਜਿਹੜੀ ਨਿਰਮਲ ਬੁੱਧੀ ਹੈ ਨਾ, ਸਵੱਛ ਬੁੱਧੀ ਹੈ, ਉਹਦਾ ਹੀ ਮੰਗਲ ਹੈ। ਉਤਮ ਮਤ ਮੇਰੇ ਹਿਰਦੇ ਤੋਂ ਆਓ, ਧਿਆਵੋ ਗਾਵੋ ਗੁਣ ਗੋਬਿੰਦਾ, ਪ੍ਰੀਤਮ ਮੋਏ ਲਾਗੈ ਨਾਉ। ਇਹ ਮਹਾਰਾਜ ਨੇ ਕਿਹਾ ਵੀ ਹੇ ਉਤਮ ਮਤ, ਹੇ ਸ੍ਰੇਸ਼ਟ ਮਤ, ਤੂੰ ਮੇਰੇ ਹਿਰਦੇ ਵਿੱਚ ਆ ਪ੍ਰਾਪਤ ਹੋ। ਇਸ ਸ੍ਰੇਸ਼ਟ ਮਤ ਦੇ ਤੇਰੇ ਆਉਣ ਕਰਕੇ ਧਿਆਵੋ ਗਾਵੋ ਗੁਣ ਗੋਬਿੰਦਾ, ਪ੍ਰੀਤਮ ਮੋਏ ਲਾਗੈ ਨਾਉ। ਵੀ ਫਿਰ ਮੈਂ ਧਿਆਵਾਂਗਾ, ਧਿਆਨ ਕਰਾਂਗਾ, ਗੋਬਿੰਦ ਦੇ ਗੁਣ ਗਾਵਾਂਗਾ, ਜਿਹੜਾ ਵਾਹਿਗੁਰੂ ਦਾ ਨਾਮ ਪ੍ਰੀਤਮ ਦਾ ਮੈਨੂੰ ਬੜਾ ਪਿਆਰਾ ਲੱਗੇਗਾ, ਚੰਗਾ ਲੱਗੇਗਾ। ਜਦੋਂ ਸ੍ਰੇਸ਼ਟ ਮਤ ਅੰਦਰ ਆ ਜਾਊ, ਉਦੋਂ ਇਹ ਕਲਾ ਵਰਤ ਜਾਊਗੀ, ਵੇਲਾ ਨਹੀਂ। ਇਸ ਕਰਕੇ ਵੀ ਇਹ ਜਿਹੜੀ ਸਵੱਛ ਬੁੱਧੀ ਹੈ, ਨਿਰਮਲ ਬੁੱਧੀ ਹੈ, ਉਹਦਾ ਮੰਗਲ ਹੈ। ਉਹਨੂੰ ਸਾਰਦਾ ਕਰਕੇ ਕਵੀ ਨੇ ਕਿਤੇ ਕਹਿ ਦਿੱਤਾ, ਕਿਤੇ ਉਹਨੂੰ ਚੰਡੀ, ਕਿਤੇ ਦੁਰਗਾ ਦਾ ਨਾਂ, ਕਿਤੇ ਹੋਰ ਨਾਵਾਂ ਨਾਲ ਵੀ ਯਾਦ ਕੀਤਾ ਹੈ। ਹੈ ਇਹ ਸਵੱਛ ਬੁੱਧੀ ਦਾ, ਨਿਰਮਲ ਬੁੱਧੀ ਦਾ ਹੀ ਮੰਗਲ। ਕਿੱਥੇ ਜਿੱਥੇ ਸਵੱਛ ਬੁੱਧੀ, ਉੱਥੇ ਹੀ ਇਹ ਕਾਵ ਜਿਹੜੀ ਹੈ ਨਾ, ਉਹ ਸਫੁਰਨ ਹੁੰਦੀ ਹੈ। ਬੇਅਕਲ ਪੁਰਸ਼ ਨੇ ਕੀ ਉਹ ਕਵਿਤਾ ਰਚ ਲੈਣੀ ਹੈ, ਜੇ ਉਹ ਇੱਕ ਜੀਸ ਕਰਕੇ ਫਿਰ ਉਹ ਇਹੋ ਜਿਹਾ ਰਚ ਰਹੇਗਾ ਵੀ ਉਹ ਬੇਅਕਲਪੁਣਾ ਕਰੇਗਾ, ਉਹਦੀ ਕਵਿਤਾ ਤੋਂ ਪਤਾ ਚੱਲ ਜਾਏਗਾ। ਇੱਥੇ ਅਖਾੜੇ ਦੇ ਰਾਗੀ ਗਿਆਨੀ ਗੋਪਾਲ ਸਿੰਘ ਜੀ ਕਈ ਵਾਰੀ ਆਉਂਦੇ ਹੁੰਦੇ ਸੀ, ਉਹ ਕਈ ਵਾਰੀ ਹਾਸ ਵਿਲਾਸ ਦੀਆਂ ਗੱਲਾਂ ਕਰ ਲੈਂਦੇ। ਕਈ ਕਹਿੰਦੇ ਵੀ ਹੁੰਦੇ ਨਾ ਗਿਆਨੀ, ਕਈ ਹੁੰਦੇ ਕਹਿੰਦੇ ਗਿਆਨਾ ਸੌ। ਲੂਲੋ ਵਾਲਾ ਵੀ ਕਹਿੰਦਾ, ਕਹਿੰਦੇ ਗਿਆਨੀ ਹੁੰਦੇ ਪੜ੍ਹ ਲਿਖ, ਕਹਿੰਦੇ ਆਪੇ ਹੁੰਦੇ, ਉਹਨਾਂ ਨੂੰ ਗਿਆਨਾ ਸੌ ਕਹਿੰਦੇ ਹੈ। ਗੱਲ ਤਾਂ ਠੀਕ ਹੈ, ਕਹਿੰਦੇ ਬਹੁਤੀਆਂ ਮਾਰਦੇ ਉਹ ਇਸ ਤਰ੍ਹਾਂ। ਕਹਿੰਦੇ ਵੀ ਕਈ ਆਪਣੇ ਆਪ ਨੂੰ ਬਹੁਤ ਬੜੇ ਕਹਿੰਦੇ ਵਿਦਵਾਨ ਕਵੀ ਸਦਾਉਣ ਵਾਸਤੇ ਫਿਰ ਜਬੜੀਆਂ ਮਾਰਦੇ, ਫਿਰ ਟੱਪੇ ਜੇ ਕਈ ਲੰਮੇ ਚੌੜੇ ਜੇ ਸੁਣਾਉਂਦੇ ਹੁੰਦੇ ਕਵਿਤਾ ਦੇ। ਇੱਥੇ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ, ਦੋ ਚਾਰ ਜੇ ਉਹ ਚੇਤੇ ਜੇ ਰਹਿ ਗਏ ਹੈ ਵੀ ਉਸ ਦੋ ਕੁ ਤੁਕਾਂ ਜੀਆਂ ਰੱਖਦੇ, ਮੈਂ ਤੁਹਾਨੂੰ ਸੁਣਾ ਦਿੰਦਾ ਹੁਣ। ਗੱਡੀ ਅਖੇ ਚੱਲ ਪੀ ਨਨਕਾਣੇ ਸਹਿਵੇਂ, ਧੰਨੇ ਨੇ ਗੁਆਂ ਚਾਰੀਆਂ। ਇਹ ਇੱਕ ਵੀ ਇਹਦੇ ਨਾਲ ਹੈ ਸੰਬੰਧ ਵੀ ਕਿੱਧਰ ਗੱਡੇ ਨੇ ਧੰਨੇ ਨੇ ਗੁਆਂ ਚਾਰੀਆਂ, ਕਿੱਥੇ ਗੱਡੀ ਚੱਲ ਪਈ ਨਨਕਾਣੇ ਸਾਹਿਬ ਤੋਂ। ਹੈ ਇਹ ਵੀ ਕਵਿਤਾ, ਪਰ ਮੂਸਰ ਕੋਈ ਹੈਗਾ ਇਹਦਾ। ਇੱਕ ਹੈ ਵੀ ਜਦੋਂ ਸ੍ਰੇਸ਼ਟ ਮਤ ਆ ਜਾਏ ਫਿਰ ਉਹਦੀ ਕਵਿਤਾ ਜਿਹੜੀ ਆ ਉਹ ਵੀ ਸ੍ਰੇਸ਼ਟ ਹੋਊਗੀ, ਗੁਰੂ ਦੇ ਜਸ ਨਾਲ ਭਰਪੂਰ ਹੋਊਗੀ, ਜਬਰੀਆਂ ਨਹੀਂ ਹੋਣਗੀਆਂ। ਇਸ ਕਰਕੇ ਕਹਿੰਦੇ ਜਿਹੜੀ ਸ੍ਰੇਸ਼ਟ ਮਤ ਹੈ ਉਹਨੂੰ ਜਿਹੜੀ ਦੇਣ ਵਾਲੀ ਹੋਵੇ ਨਾ ਸ੍ਰੇਸ਼ਟ ਬੁੱਧ, ਉਹਦਾ ਮੰਗਲ ਹੈ। ਸਾਰਦ ਬਰਦਾ ਜਿਹੜੀ ਇਹ ਸਾਰਦਾ ਕੀ ਸ੍ਰੇਸ਼ਟਤਾ ਦੇਣ ਵਾਲੀ ਹੈ, ਸਾਰਦ ਕਹਾਣੀ ਕਵਿਤਾ ਦੀ ਦਾਤੀ ਹੈ, ਬਰਦਾ ਬਰਾਂ ਦੀ ਦਾਤੀ ਹੈ। ਇਹ ਸ੍ਰੇਸ਼ਟ ਮਤ ਦੇ ਕੇ ਸਮਤ ਬਖਸ਼ ਕੇ ਵਿਸਾਰਦ ਬੜਾ ਸਿਆਣਾ ਬਣਾ ਚਿੱਤਰ ਕਰਨ ਦੇਣ ਵਾਲੀ ਹੈ, ਵਾਕਾਂ ਦੀ ਚਿਤਰਾਈ ਦੇ ਦੇਣ ਵਾਲੀ ਹੈ। ਸਾਰਦ ਚੰਦ ਬਦਨ ਭੇ ਭਾਰਦ, ਜਿਸਦਾ ਜਿਹੜਾ ਮੁੱਖ ਹੈ ਉਹ ਸਰਨਵਾਸ, ਜਿਹੜਾ ਸਰਦਰਤ ਦਾ ਸੁੱਖ, ਅੱਤੇ ਦੇ ਮਹੀਨੇ ਦਾ ਜਿਹੜਾ ਆਕਾਸ਼ ਵਿੱਚ ਚੰਦ ਚੜ੍ਹਿਆ ਹੁੰਦਾ ਬੜਾ ਸਾਫ਼ ਹੁੰਦਾ, ਕਿਉਂਕਿ ਸੁੱਖ ਅੱਤੇ ਦੇ ਮਹੀਨੇ ਦੇ ਵਿੱਚ ਜਿਹੜੀ ਆਕਾਸ਼ ਹੈ ਪਹਿਲਾਂ ਬਾਰਿਸ਼ ਹੋ ਕੇ ਅਸਮਾਨ ਸਾਫ਼ ਹੋ ਜਾਂਦਾ ਹੈ, ਇਸ ਕਰਕੇ ਉਹ ਜ਼ਿਆਦਾ ਰੋਸ਼ਨੀ ਵਾਲਾ ਬੜਾ ਸਾਫ਼ ਸੁਥਰਾ ਚਮਕਦਾ ਦਮਕਦਾ। ਜੇ ਸਰਦ ਰੁੱਤ ਦਾ ਚੰਦਰਮਾ ਹੁੰਦਾ, ਸੁੱਖ ਦੇ ਮਹੀਨੇ ਦਾ ਚੰਦਰਮਾ ਹੁੰਦਾ, ਉਹਦੇ ਨਾਲ ਵੀ ਜਿਹੜੀ ਇਹਦਾ ਮੁੱਖ ਹੈ ਕਹਿੰਦੇ ਉਹ ਚੰਦਰਮਾ ਦਾ ਵੀ ਕਹਿੰਦੇ ਜਿਹੜੀ ਭਾਗੀ ਸੁਭ ਹੈ ਉਹਨੂੰ ਰੱਦ ਕਰ ਦਰ ਦੀ ਹੋ ਰਹੀ ਹੈ, ਮਾਤ ਪੈ ਰਹੀ ਹੈ। ਪਾਰਦ ਬਰਨੀ ਤਨ ਦੁੱਤ ਨਾਰਦ, ਜਿਹਨੂੰ ਪਾਰਦ ਜਿਵੇਂ ਪਾਰਾ ਚਿੱਟੇ ਰੰਗ ਦਾ ਮੰਨੇ ਹੈ, ਪਾਰਦ ਪਾਰੇ ਵਰਗੇ ਰੰਗ ਵਾਲੀ ਕਥਨ ਕੀਤੀ ਹੈ। ਸਰੀਰ ਦੀ ਜਿਹੜੀ ਦੁੱਤ ਕੀ ਹੈ ਸੁਭ ਹੈ ਉਹ ਨਾਰਦ ਮੁਨੀ ਵਰਗੀ, ਨਾਰਦ ਦਾ ਰੰਗ ਵੀ ਉਜਲੀ ਚਿੱਟਾ ਹੀ ਮੰਨਿਆ ਹੋਇਆ ਹੈ। ਦਾਰਦ ਹਰਤਾ ਦਾਸਨ ਸਾਰਦ, ਇਸ ਤਰ੍ਹਾਂ ਕਹਿੰਦੇ ਦਾਸਾਂ ਨੂੰ ਸਾਰਦ ਕੀ ਹੈ, ਸ੍ਰੇਸ਼ਟਤਾਈ ਦੇਣ ਵਾਲੀ ਹੈ, ਤੇ ਦਾਸਾਂ ਦੇ ਜਿਹੜੇ ਦਲਿੱਦਰ ਹੈ ਉਹਨਾਂ ਦੀ ਹਰਤਾ ਹੈ। ਜਿਹੜਾ ਸੋਹਣੀ ਕਵਿਤਾ ਫਿਰ ਬਣਾਉਣ ਲੱਗ ਜਾਏ ਉਹਦਾ ਕਵੀ ਦਾ ਦਲਿੱਦਰ ਹਰਿਆ ਜਾਂਦਾ ਹੈ। ਜਦੋਂ ਤਾਂ ਕਿਸੇ ਦੇ ਜਾ ਕੇ ਉਹ ਜਸ ਦਾ ਕਵਿਤ ਸੁਈਆ ਪੜ੍ਹ ਕੇ ਸੁਣਾਏਗੇ ਉਹਨੇ ਰੁਪਈਏ ਦੇ ਹੀ ਦੇਣੇ ਆ, ਅਤੇ ਜੇ ਆਉਂਦਾ ਹੀ ਕੁਛ ਨਹੀਂ ਹੈ ਤਾਂ ਫਿਰ ਦਿਲ ਇੱਧਰ ਕਿਸੇ ਗੁਰੂ ਕਲਗੀਧਰ ਜੀ ਦੇ ਕੋਲ ਜਿਹੜੇ ਕੋ ਕਵੀ ਲੋਕ ਆਏ ਅਤੇ ਗੁਰੂ ਮਹਾਰਾਜ ਨੇ ਪਰਮੇਸ਼ਰ ਦਾ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦਾ ਜਸ ਸੁਣ ਕੇ ਉਹਨਾਂ ਨੂੰ ਹਾਥੀ ਦੇ ਉੱਤੇ ਘੋੜੇ ਦੇ ਉੱਤੇ ਲੱਖ ਲੱਖ ਰੁਪਈਆ ਦੇ ਦਿੱਤਾ, ਸਭ ਦਿਲ ਇੱਧਰ ਕੱਢ ਤੇ। ਜਦੋਂ ਜਾਂਦੇ ਹੁੰਦੇ ਸੀ ਕਵੀ ਲੋਕ ਹਾਥੀਆਂ ਅਤੇ ਕਨਾਰ ਘੋੜੇ ਉਹਨਾਂ ਨੂੰ ਸੰਭਾਲਣ ਵਾਲੇ, ਅਤੇ ਲੋਕ ਡਰਦੇ ਇਹ ਪੌਣ ਕੋਈ ਆ ਗਿਆ ਹੈ। ਉਹ ਕਵੀਆਂ ਨੇ ਫਿਰ ਉਹ ਜੇ ਮਹਾਰਾਜ ਦੇ ਜਸ ਦੇ ਕਵਿਤ ਬਣਾਏ, ਸਾਥੋਂ ਮਤਾ ਡਰੋ, ਇਹ ਤਾਂ ਗੁਰੂ ਕਲਗੀਧਰ ਜੀ ਦਾ ਦਾਨ ਦਿੱਤਾ ਹੋਇਆ ਅਤੇ ਦਿਲ ਇੱਧਰ ਕੱਢਿਆ, ਅਸੀਂ ਆ ਜਾ ਰਹੇ ਹਾਂ, ਅਸੀਂ ਕਵੀ ਲੋਕ ਹੈ, ਮਹਾਰਾਜ ਦੇ ਦਰ 'ਤੇ ਗਏ ਸੀ, ਇਹ ਕਵਿਤਾ ਸੁਣਾਈ ਸੀ, ਉਹਦੇ ਖੁਸ਼ ਸੀ ਕਿ ਮਹਾਰਾਜ ਨੇ ਹਾਥੀ ਦੇ ਅਤੇ ਘੋੜੇ ਦੇ ਅਤੇ ਮਾਇਆ ਦੇ ਤੀ, ਉਹ ਲੈ ਕੇ ਅਸੀਂ ਜਾ ਰਹੇ ਹਾਂ, ਅਸੀਂ ਕੋਈ ਅਹਿਲਕਾਰ ਨਹੀਂ, ਕੋਈ ਬਹੁਤ ਵੱਡੇ ਸੂਬੇ ਨਹੀਂ ਹੈ, ਅਸੀਂ ਤਾਂ ਗੁਰੂ ਕਲਗੀਧਰ ਦੇ ਮੰਗਤੇ ਕਵੀ ਜਾ ਰਹੇ ਹਾਂ, ਤਾਂ ਸਾਥੋਂ ਡਰੋ। ਇਸ ਤਰ੍ਹਾਂ ਦੇ ਵੀ ਉਹ ਕਵਿਤਾ ਕਰਨ ਦੇ ਵਿੱਚ ਸਾਰ ਹੋ ਜਾਂਦਾ ਅਤੇ ਦਰਿਦਰ ਜਿਹੜੀ ਕਵਿਤਾ ਹੈ ਉਹ ਕਵਿਤਾ ਦੀ ਦਾਤੀ ਨਾਸ ਕਰ ਦਿੰਦੀ ਹੈ। ਦੋਹਰਾ ਕਰ ਸਭ ਹਿੰਨ ਪਰ ਬੰਦ ਪਦ ਬੰਦਨਾ, ਸਾਰੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ, ਧਰ ਪਰ ਧਰ ਕਰ ਸੀਸ, ਧਰਤੀ ਪਰ ਕੀ ਉਪਰ ਧਰ ਕਰਕੇ ਰੱਖ ਕਰਕੇ ਸੀਸ, ਰਚੋ ਕਥਾ ਸਤਿਗੁਰੂ ਕੀ, ਹੁਣ ਮੈਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਕਥਾ ਰਚਦਾ ਹਾਂ, ਬਿਘਨ ਹਰਹੋ ਜਗਦੀਸ, ਪਰਮੇਸ਼ਰ ਦੇ ਅੱਗੇ ਵੀ ਬੇਨਤੀ ਕਰਦਾ ਹੈ, ਜਗਤ ਈਸ਼ਰ ਮੇਰੇ ਵਿਘਨਾਂ ਨੂੰ ਨਾਸ ਕਰੋ। ਸ੍ਰੀ ਨਾਨਕ ਅੰਗਦ ਗੁਰੂ, ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਸਵਾਏ ਮਾਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਤੋਂ ਅੱਗੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ, ਅਮਰਦਾਸ ਬਿਰਤਾਂਤ, ਉਹਨਾਂ ਤੋਂ ਅੱਗੇ ਫਿਰ ਤੀਸਰੇ ਅਮਰ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਬਿਰਤਾਂਤ ਸੀ ਪ੍ਰਸੰਗ ਸੀ, ਰਚਿਓ ਛੰਦ ਸੁੰਦਰ ਬਿਨੈ ਬਿਖੈ, ਸਾਰਾ ਜਿਹੜਾ ਬਿਰਤਾਂਤ ਸੀ ਉਹਨਾਂ ਦਾ ਜ਼ਿੰਦਗੀ ਭਰ ਦਾ ਜੀਵਨ ਸੀ, ਸੋਹਣੇ ਛੰਦਾਂ ਬੰਦਾਂ ਵਿੱਚ ਮੈਂ ਰਚਿਆ ਹੈ, ਸੁਣਿਓ ਪਠਿਓ ਜਿਸ ਭਾਂਤ, ਜਿਸ ਤਰ੍ਹਾਂ ਮੈਂ ਕਿਸੇ ਗੁਰਸਿੱਖਾਂ ਸਿਆਣਿਆਂ ਤੇ ਸੁਣਿਆ ਸੀ ਜਾਂ ਮੈਂ ਪੜ੍ਹਿਆ ਸੀ ਭਾਈ ਗੁਰਦਾਸ ਜੀ ਦੀਆਂ ਬਾਰਾਂ ਰਾਹੀਂ ਹੋਰ ਕਿਸੇ ਗੁਰਸਿੱਖ ਦੇ ਰਚੇ ਹੋਏ ਪੁਸਤਕ ਤੋਂ ਪੜ੍ਹਿਆ ਸੀ, ਜਿਸ ਤਰ੍ਹਾਂ ਵੀ ਮੈਂ ਪੜ੍ਹਿਆ ਸੀ ਜਾਂ ਸੁਣਿਆ ਸੀ ਗੁਰਸਿੱਖਾਂ ਦੀ ਰਸਨ ਰਾਹੀਂ ਉਹ ਮੈਂ ਰਚਿਆ ਹੈ, ਤੀਨ ਗੁਰਨ ਕੀ ਕਥਾ ਰਚ, ਇਸ ਤਰ੍ਹਾਂ ਤਿੰਨਾਂ ਸੁਰਾਂ ਦੀ ਜਿਹੜੀ ਕਥਾ ਰਚ ਕੇ ਹੈ ਜਥਾ ਮਤ ਮੋਹ ਰਚ ਕੇ ਰਚੀ ਹੈ ਮੈਂ ਬਣਾਈ ਹੈ, ਜਿਸ ਤਰ੍ਹਾਂ ਦੀ ਮੇਰੀ ਮਤ ਹੈ ਸੀ ਅਕਲ ਦੁੱਧ ਸੀ, ਅਬ ਚਤੁਰਥ ਅਵਤਾਰ ਕੀ, ਹੇ ਗੁਰਸਿੱਖੋ ਸਰੋਤਾ ਜਹੋ, ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਅਵਤਾਰ ਦੀ, ਕਰ ਹਾਂ ਜਿਸ ਬਿਦ ਹੋਏ, ਉਹ ਮੈਂ ਕਰਾਂਗਾ ਰਚਾਂਗਾ ਜਿਸ ਤਰ੍ਹਾਂ ਦੀ ਸਤਿਗੁਰੂ ਵੱਲੋਂ ਮੈਨੂੰ ਕਹਿੰਦੇ ਉਸ ਅਕਲਵਤ ਦੀ ਪ੍ਰਾਪਤੀ ਹੋਏਗੀ, ਜਿਹੋ ਜਿਹੀ ਬਖਸ਼ਿਸ਼ ਮੈਨੂੰ ਮਤ ਬਖਸ਼ਣਗੇ ਸਭ ਸੰਤਨ ਆਗੈ ਕਰਾਂ। ਜਿੰਨੇ ਵੀ ਸਤਿਗੁਰੂ ਸਾਹਿਬ ਜੀ ਦੇ ਸਿਮਰਨ ਕਰਨ ਵਾਲੇ ਹਜ਼ੂਰੀ ਵਿੱਚ ਰਹਿ ਕੇ ਸੰਤ ਹਨ ਉਹਨਾਂ ਦੇ ਅੱਗੇ ਵੀ ਇਹ ਕਰਦਾ ਹਾਂ, ਬੇਨਤੀ ਗਿਣਤੀ ਛੋੜ, ਮੈਂ ਬੇਨਤੀ ਕਰਦਾ ਸਾਰੀਆਂ ਗਿਣਤੀਆਂ ਮਿਣਤੀਆਂ ਵਿਚਾਰਾਂ ਛੱਡ ਕੇ, ਛੋੜ ਕਥਾ ਹੋਏ ਅੰਤ ਲਾ, ਇਹ ਅਖੀਰ ਤੱਕ ਸਤਿਗੁਰੂ ਦੀ ਜਿਹੜੀ ਕਥਾ ਉਹ ਛੋੜ ਹੋ ਜਾਏ, ਸੰਪੂਰਨ ਹੋ ਜਾਏ, ਬੰਦੋ ਜੁਗ ਕਰ ਜੋਰ। ਇਸ ਲਈ ਇਹ ਸੰਤੋ ਤੁਹਾਡੇ ਅੱਗੇ ਵੀ ਮੈਂ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ। ਤੁਸੀਂ ਗੁਰੂ ਦੇ ਚਰਨ ਸ਼ਰਨ ਵਿੱਚ ਰਹਿਣ ਵਾਲੇ ਹੋ, ਮਹਾਰਾਜ ਦੇ ਚਰਨਾਂ ਵਿੱਚ ਸੰਤੋ ਜੁੜੇ ਹੋ, ਤੁਸੀਂ ਵੀ ਮੈਨੂੰ ਸ਼ੀਰ ਦਵਾਰ ਦੇਵੋ। ਨਰਾਜ ਛੰਦ ਸੋ ਰਾਮ ਰਾਮ ਨਾਮ ਹੈ ਮੈਂ ਅਭੇਦਤਾ ਲਿਖਾਈਏ। ਕਵੀ ਗੁਰਸੰਤੋਖ ਸਿੰਘ ਜੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਸੰਗ ਜੀਵਨ ਸ਼ੁਰੂ ਕਰਦੇ ਹੋਏ ਕਹਿੰਦੇ ਹਨ ਕਿ ਹੇ ਗੁਰਸਿੱਖੋ ਸੋ ਰਾਮ ਰਾਮ ਨਾਮ ਹੈ, ਜਿਹੜਾ ਰਾਮ ਰਾਮ ਚੰਦਰ ਹੈ ਇਹ ਨਾਮ ਹੈ, ਅਤੇ ਰਾਮ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਹੈ। ਇੱਕ ਰੂਪ ਜਾਣ ਲਈਏ ਤਥਾ ਸਰੂਪ ਏਕ ਹੈ ਸੰਦੇਹ ਨਾ ਉਠਾਈਏ। ਇਸ ਤਰ੍ਹਾਂ ਕਹਿੰਦੇ ਜਿਹੜਾ ਸਰੂਪ ਹੈ ਉਹ ਵੀ ਇੱਕੋ ਜਿਹੀ ਹੈ, ਗੁਰੂ ਰਾਮਦਾਸ ਕਹਿ ਲਓ ਜਾਂ ਰਾਮ ਚੰਦਰ ਕਹਿ ਲਓ, ਸੰਸਾ ਨਾ ਕੋਈ ਕਰੀਏ। ਮਹੀਪ ਰੂਪ ਹੋਣ ਤੇ ਸੋ ਚੰਦ ਸੰਗ ਭਾਖੀਏ। ਜਿਹੜੇ ਰਾਮ ਚੰਦਰ ਜੀ ਸਨ ਉਹ ਰਾਜਾ ਰੂਪ ਸੀ, ਮਹੀਪ ਰੂਪ ਹੋਣ ਕੇ ਰਾਜਾ ਰੂਪ ਹੋਣ ਕਰਕੇ ਰਾਮ ਜੀ ਨੂੰ ਰਾਮ ਚੰਦਰ ਕਹਿੰਦੇ ਕਿਹਾ ਜਾਂਦਾ ਸੀ, ਇਹ ਸੰਗਿਆ ਨਾਲ ਇਹ ਰਾਮ ਚੰਦਰ ਜੀ ਹਨ। ਜਨਾ ਅਵਤਾਰੇ ਭਾਏ ਤੋ ਦਾਸ ਨਾਮ ਆਖੀਏ। ਹਾਏ ਕਹਿੰਦੇ ਦਨ ਜਨਾਬ ਤਾਰ ਪਏ ਵੀ ਅਸੀਂ ਵਾਹਿਗੁਰੂ ਦੇ ਦਾਸ ਹਾਂ, ਇਸ ਤਰ੍ਹਾਂ ਵਾਹਿਗੁਰੂ ਦੇ ਆਪਣੇ ਆਪ ਨੂੰ ਦਾਸ ਖਾਉਣ ਵਾਲੇ ਭਗਤੀ ਦੇ ਅਵਤਾਰ ਹੋਏ ਹਨ। ਸੋਰਠਾ ਭਗਤ ਦਾਸ ਨਾਮ ਆਖੀਏ, ਤਾਂ ਇਹਨਾਂ ਦਾ ਜਿਹੜਾ ਨਾਮ ਹੈ ਰਾਮਦਾਸ ਕਰਕੇ ਆਖੀਏ। ਕੀ ਆਖਿਆ ਜਾਂਦਾ, ਕਿਹਾ ਜਾਂਦਾ, ਬਿਆਨ ਕੀਤਾ ਜਾਂਦਾ ਹੈ ਸੋਰਠਾ ਭਗਤ ਦੇ। ਸੋਰਠਾ ਤੇ ਦੋ ਟੰਡੀਆਂ ਲਾ ਲਾ, ਸੋਰਠਾ ਇੱਕ ਛੰਦ ਦਾ ਨਾਂ ਹੈ, ਉਹ ਪ੍ਰੈਸ ਵਿੱਚ ਕੰਪੋਜ਼ ਵਿੱਚ ਰਹਿ ਗਿਆ ਹੈ। ਸੋਰਠਾ ਭਗਤ ਨਹੀਂ ਕਹਿਣਾ, ਸੋਰਠਾ ਜਿਵੇਂ ਚੌਪੀ ਕਹੀਏ, ਨਰਾਜ ਛੰਦ ਕਿਹਾ, ਐਂ ਕਹਿ ਸੋਰਠਾ ਭਗਤ ਦੇਹ ਅਵਤਾਰ ਜਾਤੇ। ਭਗਤ ਦੇ ਅਵਤਾਰ ਜਾਤੇ ਰਾਮ ਸੁਦਾਸ ਕਹੇ, ਕਹਿੰਦੇ ਭਗਤੀ ਨੇ ਦੇਹ ਧਾਰਨ ਕੀਤੀ, ਭਗਤੀ ਨੇ ਅਵਤਾਰ ਧਾਰਿਆ ਹੈ, ਜਿਸ ਕਰਕੇ ਆਪ ਜੀ ਦਾ ਨਾਮ ਰਾਮਦਾਸ ਕਰਕੇ ਕਿਹਾ ਜਾਂਦਾ ਹੈ। ਰਾਜਾ ਰਾਮ ਉਦਾਰ ਰਾਮ ਚੰਦ ਕਹਿਬੋ ਬਣੈ। ਜਿਹੜਾ ਰਾਮ ਸੀ ਕਹਿੰਦੇ ਉਹ ਰਾਜਾ ਸੀ, ਬੜਾ ਉਦਾਰ ਸਖੀ ਦਾਤਾ, ਇਸ ਕਰਕੇ ਜਿਹੜਾ ਰਾਮ ਸੀ ਉਹ ਰਾਜਾ ਹੋਣ ਕਰ ਉਹਨੂੰ ਰਾਮ ਚੰਦ ਹੀ ਕਹਿਣਾ ਬਣਦਾ ਹੈ। ਚੌਪਈ ਸ੍ਰੀ ਗੁਰ ਅਮਰਦਾਸ ਕੇ ਪਾਛੇ। ਇਤਿਹਾਸ ਸ਼ੁਰੂ ਕਰ ਰਹੇ, ਸਵਾਏ ਮਾਨ ਗੁਰੂ ਅਮਰਦਾਸ ਸਾਹਿਬ ਜੀ ਸੱਚ ਖਮਨ ਕਮਨ ਕਮਨ ਕਰਨ ਤੋਂ ਬਾਅਦ ਸੋਢੀ ਬੰਸ ਵਿਭੂਖਨ ਆਛੇ। ਆ ਜਿਹੜੀਆਂ ਸੋਢੀਆਂ ਦੇ ਬੰਸ ਕਹਿਣਾ ਰੂਪ ਹੈ ਬੜੇ ਚੰਗੇ ਗੁਰੂ ਰਾਮਦਾਸ ਸਾਹਿਬ ਜੀ। ਸਿੰਘਾਸਨ ਬੈਠੇ ਗੁਰ ਪੂਰੇ, ਐਸੇ ਪੂਰੇ ਸਤਿਗੁਰੂ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਸਿੰਘਾਸਨ ਉੱਪਰ ਸਜ ਗਏ ਹੈ, ਬੈਠ ਗਏ ਹੈ। ਮਾਇਆ ਤੇ ਅਲੇਪ ਗੁਣ ਰੂਰੇ, ਜੋ ਸੋਹਣੇ ਗੁਣਾਂ ਵਾਲੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਵਾਂਗ ਮਾਇਆ ਤੋਂ ਨਿਰਲੇਪ ਹਨ। ਗੁਰਤਾ ਰਥ ਅਰੂਢ ਬੋ ਕਰੇ, ਜੋ ਗੁਰੂ ਰਾਮਦਾਸ ਸਾਹਿਬ ਜੀ ਸੂਰਜ ਵਾਂਗ ਹੈ, ਗੁਰਤਾ ਗੱਦੀ ਰੂਪੀ ਜਿਹੜਾ ਰਥ ਹੈ ਉਹਦੇ ਉੱਪਰ ਆਪ ਜੀ ਸਵਾਰ ਹੋ ਗਏ ਹੈ, ਗੁਰਤਾ ਗੱਦੀ ਰੂਪ ਰਸਤੇ ਚੜ ਬੈਠੇ ਹੈ। ਚੌਥੋ ਸੂਰਜ ਜਨ ਨਭ ਚਰੇ, ਜਾਣੀ ਚੌਥਾ ਜਿਹੜਾ ਸੂਰਜ ਹੈ ਉਹ ਦਸਾਂ ਲਈ ਆਕਾਸ਼ ਵਿੱਚ ਚੜ ਗਿਆ। ਜਨ ਜਨ ਜਨ ਜਨੋ ਜਾਣੀ ਜਾਂ ਮਾਨੋ, ਚੌਥਾ ਸੂਰਜ ਆਕਾਸ਼ ਵਿੱਚ ਚੜ ਗਿਆ ਹੈ। ਅਜਮਤ ਜੁੱਤ ਅਨੇਕ ਸਿੱਖ ਉਡਗਨ, ਜਿਹੜੇ ਅਨੇਕਾਂ ਆਜਮੀ ਸ਼ਕਤੀਆਂ ਸਹਿਤ ਗੁਰਸਿੱਖ ਸਨ। ਇਹ ਜਿਵੇਂ ਸੂਰਜ ਹੁੰਦਾ ਹੈ, ਇਸ ਤਾਰੇ ਹੁੰਦੇ ਹੋਰ ਤਾਰਿਆਂ ਵਾਂਗ ਹਨ। ਸਭ ਮਹਿ ਸੋਭਿਤ ਪੂਰਨ ਸਸ ਜਨ, ਤੇ ਸਾਰਿਆਂ ਸਿੱਖਾਂ ਰੂਪੀ ਤਾਰਿਆਂ ਦੇ ਸਮੇਤ ਗੁਰੂ ਮਹਾਰਾਜ ਪੂਰਨਮਾਸੀ ਦੇ ਚੰਦਰ ਵਾਂਗ ਵਾਂਗ ਸੋ ਰਹੇ ਹਨ। ਜਹ ਕਹਿ ਤੇ ਸੁਣ ਸੁਣ ਸਿੱਖ ਆਏ, ਜਿੱਥੋਂ ਕਿੱਥੋਂ ਵੀ ਸੀ ਗੁਰਸਿੱਖ ਸੁਣ ਸੁਣ ਕੇ ਆਏ ਵੀ ਗੁਰੂ ਰਾਮਦਾਸ ਸਾਹਿਬ ਜੀ ਤਖ਼ਤ ਦੇ ਮਾਲਕ ਹੋ ਗਏ। ਸ੍ਰੀ ਅਮਰ ਇਹੀ ਲਖ ਪਾਏ, ਇਹੋ ਜਾਣ ਪਾਇਆ ਹੈ ਵੀ ਹੁਣ ਗੁਰੂ ਅਮਰਦਾਸ ਸਾਹਿਬ ਜੀ ਹੀ ਗੁਰੂ ਰਾਮਦਾਸ ਸਾਹਿਬ ਜੀ ਹਨ। ਸ੍ਰੀ ਨਾਨਕ ਕੀ ਜੋਤ ਵਿਸਾਲਾ, ਜੋ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਜੋਤ ਸੀ, ਮਹਾਨ ਆਤਮਕ ਸਤਿਆ ਸੀ। ਇਨ ਮਹਿ ਦਿਪਤ ਜਾਨ ਤਿਸ ਕਾਲਾ, ਇਹਨਾਂ ਵਿੱਚ ਹੀ ਹੁਣ ਪ੍ਰਕਾਸ਼ ਰਹੀ ਉਸ ਸਮੇਂ ਜਾਣ ਕੇ ਸਿਆਣੇ ਗੁਰਸਿੱਖਾਂ ਨੇ। ਧਰ ਧਰ ਸਭਨ ਉਪਾਇਨ ਬੰਦੇ, ਸਭ ਨੇ ਆਪੋ ਆਪਣੀਆਂ ਭੇਟਾਵਾਂ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਰੱਖ ਰੱਖ ਕੇ ਮੱਥੇ ਟੇਕੇ ਹੈ। ਦੇਖ ਸਰੂਪ ਸੁਭਾਓ ਆਨੰਦੇ, ਗੁਰੂ ਮਹਾਰਾਜ ਦਾ ਸੋਹਣਾ ਸਰੂਪ, ਲੰਮਾ ਦਾੜਾ ਸੀ, ਸੁਭਾਅ ਬੜਾ ਕੋਮਲ ਸੀ, ਨਰਮ ਸੀ, ਬੜੇ ਆਨੰਦ ਹੋਏ। ਤ੍ਰੈ ਦਿਨ ਬੀਬੀਤੇ ਜਾਨ ਸਮੁਦਾਈ, ਗੁਰੂ ਅਮਰਦਾਸ ਸਾਹਿਬ ਜੀ ਦੇ ਸੱਚਖੰਡ ਗਵਨ ਗਿਆ। ਇਸੇ ਤਰ੍ਹਾਂ ਅੰਤਮ ਸੰਸਕਾਰ ਕੀਤੀਆਂ ਜਦੋਂ ਤਿੰਨ ਦਿਨ ਹੋ ਗਏ ਆ ਜਾਣ ਕੇ। ਜਹ ਸੰਸਕਾਰ ਗਏ ਤਿਸ ਥਾਈ, ਜਿੱਥੇ ਸਮਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਉਸ ਥਾਂ ਤੇ ਬਹੁਤੇ ਸਿੱਖ ਗਏ। ਸਤਿਗੁਰ ਰਾਮਦਾਸ ਹੋਏ ਖਰੇ, ਆਓ ਸੰਸਕਾਰ ਵਾਲੇ ਸਥਾਨ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਜਾ ਕੇ ਖੜੋਤੇ ਹਨ। ਕਮਲ ਬਿਲੋਚਨ ਜਲ ਸੋ ਭਰੇ, ਉਹ ਜਿਹੜਾ ਸੱਚਾ ਸੁੱਚਾ ਪ੍ਰੇਮ ਪਿਆਰ ਆ ਉਹ ਦੇ ਅੰਦਰ ਪ੍ਰਗਟ ਹੋਇਆ ਆਇਆ ਹੈ, ਤੇ ਕਮਲ ਵਰਗੇ ਨੇਤਰਾਂ ਤੋਂ ਉਹ ਜਲ ਭਰਿਆ ਆਇਆ ਹੈ। ਸੰਗ ਮੋਹਰੀ ਸ਼ੋਕ ਉਪਾਵਤ, ਤੇ ਨਾਲ ਹੀ ਭਾਈ ਮੋਹਰੀ ਜੀ ਵੀ ਸ਼ੋਕ ਪੈਦਾ ਕਰ ਰਹੇ। ਮੋਹਨ ਆਦਿਕ ਸੀਸ ਨਿਵਾਵਤ, ਮੋਹਨ ਜੋ ਗੁਰੂ ਅਮਰਦਾਸ ਸਾਹਿਬ ਦਾ ਵੱਡਾ ਸਪੁੱਤਰ ਵੀ ਸਿਰ ਨਿਵਾ ਰਿਹਾ, ਸਿਰ ਝੁਕਾ ਰਿਹਾ, ਨੀਵਾਂ ਕਰ ਰਿਹਾ ਹੈ। ਬ੍ਰਿਧ ਨੇ ਸਭ ਸੋ ਵਾਕ ਉਚਾਰਾ, ਬਾਬਾ ਬੁੱਢਾ ਸਾਹਿਬ ਜੀ ਨੇ ਸ਼ੋਕ ਗਮ ਕਰਦਿਆਂ ਦੇ ਆਪਣੇ ਮੁਖੋਂ ਵਚਨ ਕਿਹਾ ਹੈ। ਕਹਿਓ ਗੁਰੂ ਕੋ ਕਿਉ ਨਾ ਚਿਤਾਰਾ, ਇਹ ਮੋਹਨ ਜੀ, ਮੋਹਰੀ ਜੀ, ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ ਨੇ ਸੱਚਖੰਡ ਗਮਨ ਕਰਨ ਤੋਂ ਜੋ ਪਹਿਲਾਂ ਬਚਨ ਕਿਹਾ ਸੀ ਉਹ ਕਿਉਂ ਨੀ ਤੁਸੀਂ ਚੇਤੇ ਕਰਦੇ? ਮੇਰੋ ਸ਼ੋਕ ਨਾ ਕਰੋ ਕਦਾਈ, ਗੁਰੂ ਅਮਰਦਾਸ ਸਾਹਿਬ ਜੀ ਨੇ ਤਾਂ ਇਹ ਕਿਹਾ ਸੀ ਵੀ ਸਾਡੇ ਸਰੀਰ ਦੇ ਅੰਤ ਹੋਣ ਤੋਂ ਬਾਅਦ ਕਦੇ ਵੀ ਕਿਸੇ ਨੇ ਸ਼ੋਕ ਕੰਮ ਨੀ ਕਰਨਾ ਹੈ। ਸਿਮਰਹ ਹਰ ਹਰ ਆਨੰਦ ਉਪਾਈ, ਇਹ ਕਿਹਾ ਸੀ ਵੀ ਵਾਹਿਗੁਰੂ ਵਾਹਿਗੁਰੂ ਸਿਮਰਨਾ ਤੇ ਆਨੰਦ ਹੀ ਪੈਦਾ ਕਰਨਾ ਹੈ। ਉਲਗਨ ਜੋਗ ਨਾ ਬਾਕ ਤਿੰਨੋ ਕਾਲ, ਇਸ ਕਰਕੇ ਗੁਰੂ ਅਮਰਦਾਸ ਸਾਹਿਬ ਦਾ ਜੋ ਅੰਤਮ ਬਚਨ ਕਿਹਾ, ਉਪਦੇਸ਼ ਕਿਹਾ ਵੀ ਸਾਡੇ ਲੰਘਣੇ ਯੋਗ ਉਹਨੂੰ ਛੱਡਣਾ ਨੀ ਯੋਗ ਹੈਗਾ। ਜਾਂ ਤੇ ਕਰੋ ਨਾ ਕਬ ਮਿਲ ਸੋ ਕਾ। ਇਸ ਕਰਕੇ ਵੀ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨੂੰ ਸਾਹਮਣੇ ਰੱਖਦੇ ਕੋਈ ਵੀ ਕਦੇ ਵੀ ਮਿਲ ਕੇ ਸ਼ੋਕ ਕੰਮ ਨਾ ਕਰੋ। ਸੁਣ ਬ੍ਰਿਧ ਕੇਰ ਉਚਿਤ ਸੁਭ ਬੈਨਾ। ਬਾਬਾ ਬੁੱਢਾ ਸਾਹਿਬ ਦੇ ਜਿਹੜੇ ਯੋਗ ਬਚਨ ਹੈ, ਸ੍ਰੇਸ਼ਠ ਬਚਨ ਨੂੰ ਸੁਣ ਕੇ ਰੋਕਿਓ ਜਲ ਕੋ ਨਿਜ ਨਿਜ ਨੈਨਾ। ਆਪ ਆਪਣੇ ਨੇਤਰਾਂ ਵਿੱਚ ਜੋ ਵਿਰਾਗ ਦਾ ਜਲ ਆਇਆ ਸੀ ਸਭ ਨੇ ਰੋਕ ਲਿਆ ਹੈ, ਵੀ ਠੀਕ ਕਹਿ ਰਿਹਾ ਹੈ। ਬੀਨ ਬੀਨ ਕਰ ਅਸਥ ਸਕੇਲੇ। ਉਹ ਜਿੰਨੇ ਕੋ ਅਸਥ ਸਨ ਫੁੱਲ ਸਨ ਉਹ ਕਹਿੰਦੇ ਚੁਣ ਚੁਣ ਕੇ ਇਕੱਠਿਆਂ ਕਰ ਲਏ। ਸੁੰਦਰ ਬਸਤਰ ਵਿਖੇ ਸਭ ਮੇਲੇ। ਸੋਹਣੇ ਬਸਤਰ ਦੇ ਵਿੱਚ ਉਹਨਾਂ ਨੂੰ ਮੇਲਿਆ ਇਕੱਠਿਆਂ ਕਰ ਲਿਆ ਹੈ। ਸੁਰਸਰ ਕੋ ਤਤ ਛਿੰਨ ਪਹੁੰਚਾਏ। ਇਸ ਤਰ੍ਹਾਂ ਕਹਿੰਦੇ ਸੋਹਣੇ ਅਸਥਾਨ ਤੇ ਇਹਨਾਂ ਨੂੰ ਪਹੁੰਚਾ ਦਿੱਤਾ ਹੈ। ਸਾਵਣ ਮਲ ਤਿੰਨ ਸੰਗ ਸਿਧਾਏ। ਸਾਵਣ ਮਲ ਜੀ ਇਸ ਤਰ੍ਹਾਂ ਨਾਲ ਗਏ ਹਨ। ਜਗਤ ਮਿਰਜਾਦ ਹੇਤ ਕ੍ਰਿਤ ਸਾਰੀ। ਫੁੱਲ ਹਰ ਸਰ ਪਾਵੇ ਵੀ ਸਾਧ ਸੰਗਤ ਕਰਨੀ ਹੈ, ਸਾਡੇ ਗੰਗਾ ਵਿੱਚ ਫੁੱਲ ਪਾਉਣੇ ਹੈ, ਇਹ ਕਰਿਆ ਤਾਂ ਇਹੀ ਸੀ। ਪ੍ਰਸੰਗ ਜਾਣਨਾ ਕਹਿੰਦੇ ਵੀ ਉੱਥੇ ਭੇਜ ਦਿੱਤਾ ਸਭ ਕੁਛ। ਜਥਾ ਯੋਗ ਕੀ ਨਸ ਹਿਤਕਾਰੀ। ਇਸ ਤਰ੍ਹਾਂ ਕਹਿੰਦੇ ਯੋਗ ਸੀ ਉਵੇਂ ਹਿਤ ਦੇ ਨਾਲ ਕੀਤਾ। ਬੈਠੇ ਸਕਲ ਬਾਵਲੀ ਤੀਰ। ਸਾਰੇ ਕਹਿੰਦੇ ਬੋਲੀ ਸਾਹਿਬ ਦੇ ਨੇੜੇ ਜਿੱਥੇ ਆ ਗੁਰਦੁਆਰਾ ਬਣੇ ਤੇ ਨੇੜੇ ਬੈਠ ਰਹੇ ਆ, ਕੋਲ ਬੈਠ ਰਹੇ। ਆਵਹਿ ਨਿਤ ਸੰਗਤ ਕੀ ਭੀਰ। ਸੰਗਤਾਂ ਦੀ ਬੜੀ ਭਾਰੀ ਕਹਿੰਦੇ ਭੀੜ ਆਉਂਦੀ, ਬਹੁਤ ਇਕੱਠ ਹੋ ਕੇ ਆਉਂਦਾ ਹੈ। ਗਾਵਹ ਸ਼ਬਦ ਰਬਾਬੀ ਰਾਗ। ਜਿਹੜੇ ਕੋਈ ਰਬਾਬੀ ਕੀਰਤਨੀ ਰਾਗਾਂ ਵੀ ਸ਼ਬਦ ਗਾਉਂਦੇ ਹੈ। ਜਿਨਕੇ ਬਿਖੇ ਪਰਮ ਬੈਰਾਗ। ਇਹਨਾਂ ਸ਼ਬਦਾਂ ਦੇ ਵਿੱਚ ਬੜਾ ਭਾਰੀ ਬੈਰਾਗ ਆਉਂਦਾ ਹੈ। ਸਭਾ ਲੱਗ ਹੈ ਜਬ ਹੋਵਤ ਭੀ ਭੋਰ। ਜਦੋਂ ਵੀ ਸਵੇਰ ਹੁੰਦੀ ਹੈ ਵੱਡੀ ਭਾਰੀ ਸਭਾ ਲੱਗ ਜਾਂਦੀ, ਦੀਵਾਨ ਸਜ ਜਾਂਦਾ। ਆਵਹਿ ਸਿੱਖ ਕਰਹਿ ਬਹੁ ਜੋਰ। ਸਿੱਖ ਆਉਂਦੇ ਆ, ਹੱਥ ਜੋੜਦੇ, ਨਮਸਕਾਰਾਂ ਕਰਦੇ। ਇਸੀ ਪ੍ਰਕਾਰ ਦੇਗ ਨਿਤ ਹੋਏ। ਇਸੇ ਤਰ੍ਹਾਂ ਗੁਰੂ ਕਾ ਲੰਗਰ ਵੀ ਹਮੇਸ਼ਾ ਹੁੰਦਾ ਹੈ। ਮਿਲਹਿ ਹਜ਼ਾਰਾਂ ਅਚਵਹਿ ਸੋਏ। ਗੁਰੂ ਕੇ ਲੰਗਰ ਵਿੱਚ ਜਾ ਕੇ ਹਜ਼ਾਰਾਂ ਦੀ ਤਾਜ ਮਿਲ ਜੁਲ ਕੇ ਛਕ ਦਿੰਦੇ ਹਨ। ਤ੍ਰਿਉਂ ਦਿਸ ਦਿਵਸ ਬਤੀਤੇ ਜਬੈ। ਇਸ ਤਰ੍ਹਾਂ ਜਦੋਂ ਇਹ 13 ਦਿਨ ਬੀਤੇ ਹਨ, ਭਾਈ ਗੁਰਬਿਲਾਸ ਵਿੱਚ 10 ਲਿਖਿਆ ਹੋਇਆ, ਜਦੋਂ ਇਹ 10 ਦਿਨ ਬੀਤੇ ਹਨ, ਉਹ ਐਸਾ ਕੋਈ ਪੁਰਾਣਾ ਵਿੱਚ ਲੇਖ ਹੈ ਵੀ ਜਿਹੜਾ ਕੋਈ ਬ੍ਰਾਹਮਣ ਜਦੋਂ ਚੜ੍ਹਾਈ ਕਰਜੇ ਉਹਦੇ ਵਿੱਚ 11 ਕੁ ਦਿਨ, ਅਤੇ ਜਦੋਂ ਕੋਈ ਛਤਰੀ ਕਰਜੇ ਉਦੋਂ 13 ਕੁ ਦਿਨ, ਜੇ ਕੋਈ ਵੈਸ ਚੜ੍ਹਾਈ ਕਰਜੇ ਫਿਰ 17 ਜਾਂ 27 ਕੁ ਦਿਨ, ਅਤੇ ਜਿਹੜਾ ਕੋਈ ਸੋਧਰ ਚੜ੍ਹਾਈ ਕਰਜੇ ਫਿਰ ਉਹਦੇ ਘਰ ਦੇ 40 ਦਿਨ ਸ਼ੋਕ ਅਤੇ ਸੂਤ ਬਣੀ ਰਹਿੰਦੀ ਆ। ਅਤੇ ਗੁਰਮਹਾਰਾਜ ਨੇ ਗੁਰੂ ਕਲਗੀਧਰ ਜੀ ਨੇ ਵੀ ਜਿਹੜਾ ਖਾਲਸਾ ਪੰਥ ਹੈ ਇਹ ਸਭ ਤੋਂ ਉੱਤਮ ਹੈ, ਇਹ ਦੁਸਹਿਰਾ ਕਰ ਲੈਣਾ ਹੈ ਅਤੇ ਬਾਕੀ ਨਹੀਂ ਕੋਈ ਕਰਨਾ ਕਰਨਾ ਵੀ। ਹੁਣ ਵੀ ਇਹਦੇ ਘਰ ਦਾ ਕੋਈ ਖਾਣਾ ਪੀਣਾ ਨਹੀਂ ਹੈ, ਇੱਥੇ ਤਾਂ ਉਹਦੇ ਹੀ ਅੰਤਿਮ ਸੰਸਕਾਰ ਕਰਕੇ ਗੁਰਦੁਆਰੇ ਆ ਕੇ ਲਾਹਣੀਆਂ ਪੜ੍ਹ ਲੈਂਦੇ, ਅਰਦਾਸ ਕਰਕੇ ਪ੍ਰਸ਼ਾਦ ਛਕ ਲੈਂਦੇ। ਇਸ ਕਰਕੇ ਇੱਥੇ ਕੋਈ ਐਸਾ ਨਹੀਂ ਹੈ ਵੀ ਹੁਣ ਸੂਤਕ ਹੋ ਗਿਆ ਜਾਂ ਪਾਤਕ ਹੋ ਗਿਆ ਹੈ। ਇੱਥੇ ਤਾਂ ਵਾਹਿਗੁਰੂ ਦੇ ਵਿੱਚ ਹੁਕਮ ਵਿੱਚ ਆਇਆ ਸੀ, ਵਾਹਿਗੁਰੂ ਦੇ ਹੁਕਮ ਵਿੱਚ ਚਲਿਆ ਗਿਆ ਹੈ। ਇਸ ਕਰਕੇ ਹਰ ਇੱਕ ਸਹੂਲਤ ਰਹੇ ਨਿਰਾਰਾ, ਇਹ ਜਿਹੜਾ ਗੁਰਮੁਖ ਸਿੱਖ ਹੈ ਦੋਹਾਂ ਤੋਂ ਭਰੇ ਰਹਿੰਦਾ ਹੈ। ਉੱਧਰ ਤਾਂ ਜਦੋਂ ਕੋਈ ਜੰਮਦਾ ਹੈ ਕਹਿੰਦੇ ਉਦੋਂ ਵੀ 40 ਦਿਨ ਸੂਤਕ ਬਣਿਆ ਰਹਿੰਦਾ ਹੈ, ਮਲੀਨਤਾ ਬਣੀ ਰਹਿੰਦੀ ਹੈ, ਜਦੋਂ ਮਰ ਜਾਂਦਾ ਫਿਰ ਵੀ 40 ਦਿਨ। ਇੱਥੇ ਨਹੀਂ ਕੋਈ ਐਸਾ ਕੀਤਾ ਜਾਂਦਾ, ਇੱਥੇ ਤਾਂ ਉਹਦਾ ਅੰਤਿਮ ਸੰਸਕਾਰ ਕਰਕੇ ਅਰਦਾਸ ਕਰਕੇ ਕੜਾਹ ਪ੍ਰਸ਼ਾਦੀ ਦੇਗ ਨੂੰ ਭੋਗ ਲਵਾ ਕੇ ਛਕ ਲਿਆ ਜਾਂਦਾ ਹੈ। ਇਸ ਕਰਕੇ ਹੀ ਉੱਤਮ ਰੀਤੀ ਹੈ। ਭੋਜਨ ਕਰਿਓ ਅਨੇਕ ਵਿਧ ਤਬੈ, ਅਨੇਕਾਂ ਤਰ੍ਹਾਂ ਦਾ ਭੋਜਨ ਤਦੋਂ ਤਿਆਰ ਕੀਤਾ ਗੁਰੂ ਕੇ ਲੰਗਰ ਵਿੱਚ। ਗੋਇੰਦਵਾਲ ਮੇਲ ਬਹੁ ਹੋਵਾ, ਗੋਇੰਦਵਾਲ ਦੇ ਵਿੱਚ ਬੜਾ ਸਿੱਖ ਸੰਗਤਾਂ ਦਾ ਮੇਲ ਕੀ ਇਕੱਠ ਹੋ ਗਿਆ ਹੈ। ਸਭ ਹਿੰਨ ਰਾਮਦਾਸ ਗੁਰ ਜੋਵਾ, ਸਾਰਿਆਂ ਨੇ ਦੀਵਾਨ ਵਿੱਚ ਗੁਰੂ ਰਾਮਦਾਸ ਸਾਹਿਬ ਨੂੰ ਸਤਿਗੁਰੂ ਰੂਪ ਕਰਕੇ ਤੱਕਿਆ। ਸਕਲ ਵੇਖ ਸਾਧੂ ਸਮੁਦਾਏ, ਸਾਰਿਆਂ ਭੇਖਾਂ ਦੇ ਬਹੁ ਗਿਣਤੀ ਜਿੰਨੇ ਸਾਧੂ ਸੰਤ ਸਨ, ਕਰਨ ਆਹਾਰ ਮੇਲ ਕਰ ਆਏ। ਆਪੋ ਆਪਣਾ ਇਕੱਠ ਕਰਕੇ ਜਮਾਤਾਂ ਨਾਲ ਬੜਾ ਕਹਿੰਦੇ ਭੋਜਨ ਛਕਣ ਲਈ ਆਏ ਹਨ। ਬਖਸ਼ਿਸ਼ ਭਈ ਮੰਜੀਆਂ ਜਜੇਤਿਕ, ਗੁਰੂ ਅਰਦਾਸ ਸਾਹਿਬ ਜੀ ਦੇ ਵੱਲੋਂ ਜਿੰਨੀਆਂ ਗੁਰਮੁਖ ਪਦਵੀਆਂ ਦੀ ਬਖਸ਼ਿਸ਼ ਹੋਈ ਦੀ ਸਿੱਖੀ ਦੇ ਪ੍ਰਚਾਰ ਲਈ ਨੀਯਤ ਕੀਤੇ ਸਨ ਮੰਜੀਆਂ ਵਾਲੇ। ਲੇ ਅਕੋਰਿਓ ਪਹੁੰਚੇ ਤੇਤਿਕ, ਕਹਿੰਦੇ ਦੁਸਹਿਰੇ ਵਾਲੇ ਦਿਨ ਆਪੋ ਆਪਣੀਆਂ ਭੇਟਾਵਾਂ ਲੈ ਕੇ ਪਹੁੰਚ ਗਏ ਸ੍ਰੀ ਗੁਰੂ ਰਾਮਦਾਸ ਕੇ ਆਗੇ। ਸਾਰੇ ਬਾਈ ਮੰਜੀਆਂ ਵਾਲੇ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਅਰਪ ਅਰਪ ਕਰ ਪਾਇਨ ਲਾਗੇ, ਮਹਾਰਾਜ ਦੇ ਭੇਟਾਵਾਂ ਰੱਖ ਰੱਖ ਕੇ ਚਰਨੀ ਲੱਗੇ ਹਨ। ਜਿਸ ਕੋ ਆਪ ਗਏ ਕਰ ਟੀਕਾ, ਆਪੋ ਵਿੱਚ ਹੀ ਗੁਰਮੁਖ ਪਦੀਆਂ ਵਾਲੇ ਕਹਿੰਦੇ ਵੀ ਜਿਸ ਨੂੰ ਗੁਰੂ ਅਮਰਦਾਸ ਸਾਹਿਬ ਜੀ ਆਪ ਗੁਰਤਾ ਗੱਦੀ ਦਾ ਟਿੱਕਾ ਲਾ ਗਏ ਹੈ। ਕੌਣ ਹਟਾਏ ਸਕੈ ਤਿੰਨ ਲੀਕਾ, ਜੋ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਮਰਯਾਦਾ ਕੀਤੀ ਰੀਤੀ ਕੀਤੀ ਉਹਨੂੰ ਕੋਈ ਕੌਣ ਮਿਟਾ ਸਕਦਾ, ਉਹਨਾਂ ਥਾਂ ਹੋਰ ਕੌਣ ਕੋਈ ਬੈਠ ਕੇ ਪੁਜਾ ਸਕਦਾ ਹੈ। ਮੋਹਨ ਅਰ ਅਪਰ ਮੋਹਰੀ ਦੂਆ, ਮੋਹਨ ਜੀ ਜੋ ਗੁਰੂ ਅਮਰਦਾਸ ਸਾਹਿਬ ਦੇ ਵੱਡੇ ਸਾਹਿਬਜ਼ਾਦੇ, ਦੂਸਰੇ ਛੋਟੇ ਸਾਹਿਬਜ਼ਾਦੇ ਜੋ ਮੋਹਰੀ ਜੀ ਸਨ, ਤਿੰਨ ਦਿਸ਼ ਦੇਖ ਦੀਨ ਮਨ ਹੂਵਾ, ਉਹਨਾਂ ਦੀ ਤਰਫ ਗੁਰੂ ਰਾਮਦਾਸ ਸਾਹਿਬ ਜੀ ਨੇ ਤੱਕਿਆ ਵੀ ਇਹਨਾਂ ਦਾ ਮਨ ਤਾਂ ਹੀ ਨਵਾਣਾ ਜਿਹਾ ਹੋਇਆ, ਮੁਰਝਾਏ ਪਏ। ਅਪਰ ਸੰਬੰਧਿਨ ਕੀ ਲੱਖ ਚਾਲੀ, ਹੋਰ ਜਿਹੜੇ ਕੋਈ ਸਾਖ ਸੰਬੰਧੀ ਸੀ ਉਹਨਾਂ ਦੀ ਚਾਲੀ ਰੀਤੀ ਜੀ ਵੇਖ ਕੇ, ਮਨ ਜਿਨਕੇ ਖਟਪਟੀ ਵਿਸਾਲੀ, ਇਹਨਾਂ ਦੇ ਮਨ ਦੇ ਵਿੱਚ ਬੜੀ ਖਟਪਟੀ ਜੀ ਹਿਲਚੁਲ ਜੀ ਪਈ ਹੋਈ ਹੈ ਵੀ ਇਹ ਕੀ ਹੋ ਗਿਆ, ਗੁਰੂ ਰਾਮਦਾਸ ਸਾਹਿਬ ਜੀ ਸਭ ਕੁਛ ਲੈ ਗਏ, ਅਸੀਂ ਸਾਰੇ ਖਾਲੀ ਰਹਿ ਗਏ ਹਾਂ। ਸ੍ਰੀ ਗੁਰ ਰਾਮਦਾਸ ਮਹਾਰਾਜਾ, ਇਧਰ ਸਤਿਗੁਰੂ ਗੁਰੂ ਰਾਮਦਾਸ ਜੀ ਜੋ ਮਹਾਨ ਰਾਜੇ ਰੂਪ ਹਨ, ਮਹਿਦ ਬਲੋਚਨ ਲਾਜ ਜਹਾਜਾ, ਇਹਨਾਂ ਦੇ ਜਿਹੜੇ ਮਹਾਨ ਨੇਤਰ ਲਜਿਆ ਦਿੱਤਾ ਜਹਾਜੀ, ਬਹੁ ਕੋਮਲ ਜਿਨ ਸਰਲ ਸੁਭਾਊ, ਇਹਨਾਂ ਦਾ ਸੁਭਾਅ ਬੜਾ ਸਰਲ ਹੈ, ਨਿਸ਼ਕਮ ਨਿਰਸ਼ਲ ਹੈ ਤੇ ਬੜਾ ਕੂੜਾ ਹੈ। ਨਹਿ ਪਿਖ ਸਕੈ ਭੰਗ ਮਨ ਕਾਊ, ਕਿਸੇ ਦਾ ਜਿਹੜਾ ਮਨ ਉਪਰਾਮ ਹੋਇਆ ਸਤਿਗੁਰੂ ਦੇਖ ਨਹੀਂ ਸਕਦੇ ਹਨ। ਹਿਰਦੇ ਵਿਚਾਰ ਹੈ ਅਨੇਕ ਉਪਾਊ, ਅਨੇਕਾਂ ਤਰ੍ਹਾਂ ਦੇ ਉਪਰਾਲੇ ਹੀਲੇ ਗੁਰੂ ਰਾਮਦਾਸ ਸਾਹਿਬ ਜੀ ਹਿਰਦੇ ਵਿੱਚ ਵਿਚਾਰ ਰਹੇ, ਕਿਮ ਹਮ ਕਰੈ ਨਾ ਦੇਖ ਸਕਾਊ, ਕਿਵੇਂ ਕਰੀਏ ਅਸੀਂ ਤਾਂ ਇਹਨਾਂ ਦਾ ਜਿਹੜਾ ਕੋਈ ਸ਼ੋਕ ਕੰਮ ਜਾਏ ਅੰਦਰ ਹਿਲਚੁਲ ਜੀ ਹੋਈ ਦੇਖ ਨਹੀਂ ਸਕਦੇ, ਸਾਨੂੰ ਨਹੀਂ ਦੇਖ ਸਕਦੇ। ਅਪਰ ਬਾਰਤਾ ਅਨ ਬਣ ਜਾਨੀ, ਮਹਾਰਾਜ ਨੇ ਹੋਰਤਾਂ ਦੀ ਵੀ ਗੱਲਬਾਤ ਅਣਬਣ ਜੀ ਸਮਝੀ, ਅਸਬਿਅਸ ਜੀ ਸਮਝੀ ਹੈ। ਭਏ ਪ੍ਰਵੇਸ਼ ਸਦਨ ਗੁਣ ਖਾਨੀ, ਗੁਣਾਂ ਦੇ ਘਰ ਗੁਰੂ ਰਾਮਦਾਸ ਸਾਹਿਬ ਜੀ ਘਰ ਦੇ ਵਿੱਚ ਹੀ ਪ੍ਰਵੇਸ਼ ਹੋ ਗਏ, ਲੋਪ ਹੋ ਗਏ। ਰਹੇ ਇਕਾਂਕੀ ਬੈਠ ਗੁਸਾਈ, ਜਗਤ ਦੇ ਮਾਲਕ ਕਾਂਤ ਹੋ ਕੇ ਇਕੱਲਿਆ ਹੋ ਕੇ ਬੈਠ ਰਹੇ, ਅੰਤਰ ਬ੍ਰਿਤੀ ਰਹੇ ਸਮ ਸੁਖ ਦਾ ਪਾਈ, ਅੰਤਰ ਮੁਖ ਬਿਰਤੀ ਕਰਕੇ ਸੁਖ ਪਾ ਰਹੇ ਨੇ, ਵਹਿਰ ਨਿਕਸ ਕਰ ਨਾਹਿਨ ਬੈਠ ਹੈ। ਗੁਰੂ ਰਾਮਦਾਸ ਸਾਹਿਬ ਜੀ ਜਦੋਂ ਵੀ ਦੀਵਾਨ ਲੱਗਦਾ ਹੈ ਘਰ ਤੋਂ ਬਾਹਰ ਨਿਕਲ ਕੇ ਦੀਵਾਨ ਵਿੱਚ ਨਹੀਂ ਬੈਠਦੇ। ਸਿੱਖ ਸੰਗਤ ਜਹਿ ਸਕਲ ਇਕੱਠ ਹੈ, ਜਿੱਥੇ ਗੁਰੂ ਦੀਆਂ ਸਿੱਖ ਸੰਗਤਾਂ ਉਹ ਦੀਵਾਨ ਵਿੱਚ ਬਹੁਤਾ ਇਕੱਠਾ ਹੁੰਦੀਆਂ ਹਨ ਉੱਥੇ ਨਹੀਂ ਬਹਿੰਦੇ ਆਪ। ਸ੍ਰੀ ਗੁਰ ਅਮਰਦਾਸ ਪਦ ਪ੍ਰੇਮ, ਇਧਰ ਗੁਰੂ ਰਾਮ ਅਮਰਦਾਸ ਸਾਹਿਬ ਜੀ ਦੇ ਚਰਨਾਂ ਕਮਲਾਂ ਦਾ ਪ੍ਰੇਮ, ਉਮਗਹਿ ਹਿਰਦਾ ਬਹਿ ਸਭ ਨੇਮ, ਜਦੋਂ ਹਿਰਦੇ ਵਿੱਚ ਪ੍ਰੇਮ ਪਿਆਰ ਉਛਰਦਾ ਸਾਰੇ ਜਿਹੜੇ ਨਿਜੋ ਪ੍ਰੇਮ ਪਿਆਰ ਦੇ ਅੱਗੇ ਰੁੜ ਜਾਂਦੇ ਆ, ਹੁਣ ਰਹਿ ਨਾ ਸਕਾ ਬਿਨ ਦੇਖੇ ਮੇਰੇ ਪੀਤਮਾ, ਨੀਰ ਵਹੇ ਬਹਿ ਚੱਲਾ ਜੀ ਉਹ ਇਹੋ ਜਿਹੇ ਸ਼ਬਦ ਗਾਉਣ ਉਚਾਰਨ ਲੱਗ ਪੈਂਦੇ ਜਹ ਬੈਠੇ ਤਹ ਬੈਠੇ ਰਹੇ ਐਸੀ ਅਵਸਥਾ ਹੋ ਗਈ ਜਿੱਥੇ ਬੈਠੇ ਉੱਥੇ ਬੈਠੇ ਰਹਿੰਦੇ ਕਿੰਨੇ ਕਿੰਨੇ ਸਮੇਂ ਤੱਕ ਜਿਤ ਦੇਖਤ ਤਿਤ ਦਿਸ਼ਕੋ ਲਹਿ ਤੱਕਣ ਲੱਗ ਦਿੰਦੇ ਘੰਟਿਆਂ ਵਧੀ ਉਧਰ ਵੱਲ ਦੇਖੀ ਹੀ ਜਾਂਦੇ ਠਾਡੇ ਰਹਿ ਕੇ ਪੌਡਹਿ ਕਬੈ ਖੜਿਆ ਰਹਿੰਦੇ ਤਾਂ ਬਹੁਤਾ ਸਮਾਂ ਖੜਦੇ ਹੀ ਰਹਿੰਦੇ ਆ ਜੇ ਲੇਟੇ ਰਹਿੰਦੇ ਤਾਂ ਪਏ ਰਹਿੰਦੇ ਤੇ ਪਈ ਰਹਿੰਦੇ ਬਹੁਤੇ ਸਮੇਂ ਤੱਕ ਕਿਤਕ ਕਾਲ ਥਿਰਤਾ ਗਹਿ ਤਬੈ ਹਾਂਜੀ ਕਿਤਕ ਕਾਲ ਥਿਰਤਾ ਗਹਿ ਤਬੈ ਕੁਝ ਕੁ ਸਮਾਂ ਮਹਾਰਾਜ ਸਥਿਰ ਰਹਿੰਦੇ ਜਾਣੀ ਬੈਠਦੇ ਹਨ ਪ੍ਰਿਥੀਆ ਮਹਾਦੇਵ ਸ੍ਰੀ ਅਰਜਨ ਇੱਧਰ ਜਿਹੜਾ ਪ੍ਰਿਥੀ ਚੰਦ ਹੈ ਤੇ ਮਹਾਦੇਵ ਹੈ ਤੀਸਰਾ ਜੋ ਗੁਰੂ ਅਰਜਨ ਦੇਵ ਜੀ ਛੋਟੇ ਸਾਹਿਬਜ਼ਾਦੇ ਪੰਦਹ ਚਰਨ ਬੁਲਾਵਹਿ ਤਿਸ ਛਿਨ ਚਰਨਾਂ ਤੇ ਨਮਸਕਾਰ ਕਰਦੇ ਤੇ ਗੁਰੂ ਰਾਮਦਾਸ ਪਿਤਾ ਨੂੰ ਬੁਲਾਉਂਦੇ ਚਲਾਉਂਦੇ ਦੇ ਧੀਰਜ ਤਿੰਨ ਬੋਲਹਿ ਥੋੜਾ ਇਹਨਾਂ ਨੂੰ ਵੀ ਧੀਰਜ ਹੱਥ ਲਾਉਂਦੇ ਆ ਥੋੜਾ ਜਾ ਐਵੇਂ ਬੋਲਦੇ ਚੱਲਦੇ ਬੈਠੇ ਰਹਿ ਪਰ ਹੈ ਇੱਕ ਠੌਰਾ ਜਾਂ ਤਾਂ ਬੈਠੇ ਰਹਿੰਦੇ ਜਾਂ ਇੱਕ ਜਗ੍ਹਾ ਪਈ ਰਹਿੰਦੇ ਹਨ ਮਤ ਗਤ ਪਈ ਅਪਰ ਬਿਦ ਸਾਰੀ ਇਸ ਤਰ੍ਹਾਂ ਜਿਹੜੀ ਬੁੱਧੀ ਹੈ ਉਹਦੀ ਗਤੀ ਰੀਤੀ ਹੋਰ ਤਰ੍ਹਾਂ ਦੀ ਸਾਰੀ ਜੀ ਹੋ ਗਈ ਰਹਿ ਇਕਾਂਕੀ ਬਿਨਾ ਚਿਨਾਰੀ ਇਕਾਂਤ ਹੀ ਹੋਏ ਰਹਿੰਦੇ ਬਿਨਾਂ ਕਿਸੇ ਜਾਣ ਪਛਾਣ ਤੋਂ ਕਬ ਹੈ ਪ੍ਰੇਮ ਕੋ ਬਹਿ ਪ੍ਰਵਾਹੂ ਕਦੇ ਕਦੇ ਜਿਹੜਾ ਪ੍ਰੇਮ ਦਾ ਐਸਾ ਪ੍ਰਵਾਹ ਚੱਲ ਪੈਂਦਾ ਬਹਿ ਪੈਂਦਾ ਬਾਣੀ ਰਚ ਹੈ ਗੁਰੂ ਛਿਨ ਤਾਹੂਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਸੋਹਣੀ ਜਿਹੜੀ ਤੁਰਕੀ ਬਾਣੀ ਸੱਚ ਕੀ ਬਾਣੀ ਬੈਰਾਗਮ ਵੀ ਰਚਦੇ ਆ ਜਿਵੇਂ ਮਾਝ ਰਾਗ ਵਿੱਚ ਚੌਥੇ ਪਾਤਸ਼ਾਹ ਜੀ ਦੇ ਸ਼ਬਦ ਆਉਂਦੇ ਹਨ ਸਾਰੇ ਬੈਰਾਗਮਈ ਹੀ ਹਨ ਵਿੱਚ ਰਾਗਨ ਕੇ ਸ਼ਬਦ ਬਣਾਵਹਿ ਹੋਰ ਰਾਗਾਂ ਵਿੱਚ ਵੀ ਆਪ ਜੀ ਸ਼ਬਦ ਬਣਾਉਂਦੇ ਹਨ ਜਿਵੇਂ ਸੁਖਮਨਾ ਸਾਹਿਬ ਹੈ ਕੋਈ ਨਟ ਰਾਗ ਵਿੱਚ ਹੈ ਕੋਈ ਕਾਨੜਾ ਕਨਿਆਲ ਵਿੱਚ ਹੈ ਇਸ ਤਰ੍ਹਾਂ ਇਹ ਸ਼ਬਦ ਬਣਾਉਂਦੇ ਬੈਰਾਗ ਵਿੱਚ ਮਧੁਰ ਮਧੁਰ ਮੁਖ ਤੇ ਧੁਨ ਗਾਵਹਿ ਮਿੱਠੀ ਮਿੱਠੀ ਆਵਾਜ਼ ਨਾਲ ਉਹਨਾਂ ਸ਼ਬਦਾਂ ਨੂੰ ਮੁਖੋਂ ਫਿਰ ਰਾਗ ਰੂਪ ਵਿੱਚ ਵੀ ਗਾਉਂਦੇ ਹਨ ਵਹਿਰ ਭਇਓ ਸਿੱਖਨ ਮਹਿ ਰੌਰਾ ਇੱਧਰ ਬਾਹਰ ਬਾਰ ਗੁਰਸਿੱਖਾਂ ਵਿੱਚ ਬੜਾ ਰੌਲਾ ਰੱਪਾ ਜਾ ਹੋ ਰਿਹਾ ਹੈ ਗੁਰੂ ਨਾ ਆਏ ਵਹਿਰ ਕੀ ਠੌਰਾ ਰਾਮਦਾਸ ਰਾਮਦਾਸ ਸਾਹਿਬ ਜੀ ਬਾਹਰ ਜਗ੍ਹਾ ਜਿੱਥੇ ਦੀਵਾਨ ਵਾਲੇ ਉੱਥੇ ਆਉਂਦੇ ਨਹੀਂ ਸੱਚਨ ਸੱਚ ਮਾਨਕ ਚੰਦ ਜੋਏ ਗੁਰੂ ਅਮਰਦਾਸ ਸਾਹਿਬ ਜੀ ਤੋਂ ਭਰੋਸਾ ਸੀ ਸੱਚਨ ਸੱਚ ਜੀ ਮਾਨਕ ਚੰਦ ਜੀ ਡੱਲੇ ਵਾਸੀ ਸਿੱਖ ਸਭ ਕੋਏ ਜਿਹੜੇ ਡੱਲੇ ਵਾਸੀ ਬਹੱਤਰ ਬ੍ਰਹਮ ਗਿਆਨੀ ਸਿੱਖ ਸੇਵਕ ਸਨ ਸਾਰੇ ਹੀ ਸਾਵਣ ਮਲ ਅਰ ਮਾਈ ਦਾਸ ਸਾਵਣ ਮਲ ਗੁਰੂ ਅਮਰਦਾਸ ਸਾਹਿਬ ਦਾ ਭਤੀਜਾ ਹੋਰ ਮਾਈ ਦਾਸ ਵੈਸ਼ਨਾ ਗੰਗੋ ਬਸੀ ਖੱਤਰੀ ਦਾਸ ਬਸੀ ਪਿੰਡ ਦਾ ਗੰਗੋ ਦਾਸ ਜਿਹੜਾ ਖੱਤਰੀ ਹੈ ਸੀ ਇਹਨੂੰ ਵੀ ਗੁਰੂ ਮਹਾਰਾਜ ਨੇ ਮੰਜੀ ਬਖਸ਼ੀ ਸੀ ਇਹ ਸਾਰੇ ਮੰਜੀਆਂ ਵਾਲੇ ਹੀ ਹਨ ਮੱਥੋ ਮੁਰਾਰੀ ਇਹ ਚੱਲ ਆਏ ਇਹਦਾ ਨਾਮ ਪ੍ਰੇਮੇ ਕੁਸ਼ਤੀ ਦਾ ਸਤਿਗੁਰੂ ਜੀ ਨੇ ਮੁਰਾਰੀ ਰੱਖਿਆ ਸੀ ਵਿਆਹ ਕਰਕੇ ਲੜਕੀ ਦਾ ਨਾਮ ਮੱਥੋ ਸੀ ਮਰੋ ਮੁਰਾਰੀ ਇਹ ਦੋਵੇਂ ਜੀ ਚੱਲ ਆਏ ਮੰਜੀ ਵਾਲੇ ਫਿਰਿਆ ਕਟਾਰਾ ਸਿੱਖ ਸਮਦਾਏ ਫਿਰਿਆ ਤੇ ਕਟਾਰਾ ਦੋਵੇਂ ਗੁਰਸਿੱਖ ਜਿਨ੍ਹਾਂ ਨੂੰ ਪਹਾੜਾਂ ਵਿੱਚ ਜੰਤਰ ਮੰਤਰ ਜਾਂ ਦੂਰ ਕਰਨ ਵਾਸਤੇ ਸਿੱਧਾ ਨਾਥਾ ਖੰਡ ਪਾਣਿਆਂ ਨੂੰ ਭਜਾਉਣ ਵਾਸਤੇ ਸਿੱਖੀ ਦੇ ਪ੍ਰਚਾਰ ਲਈ ਭੇਜਿਆ ਸੀ ਆ ਗਏ ਹਨ ਖੇਡਾ ਸੋਏਰੀ ਦਿਜਬਰ ਤਹਾਂ ਆ ਜਿਹੜਾ ਬ੍ਰਾਹਮਣ ਕਹਿੰਦੇ ਖੇਡਾ ਨਾਮ ਦਾ ਸੀ ਸੋਏਰੀ ਸੋਇਨੀ ਜਾਣਦਾ ਸੀ ਮਹਾਂ ਮਹਾਨ ਬੇਨੀ ਪੰਡਤ ਪ੍ਰੇਮੀ ਮਹਾਨ। ਆ ਜਿਹੜਾ ਬੇਨੀ ਪੰਡਤ ਬੜੇ ਉੱਠਾਂ ਗ੍ਰੰਥਾਂ ਦੇ ਉੱਠ ਲੱਦੀ ਬੈਠਾ ਸੀ, ਉਹ ਐਸਾ ਮਹਾਨ ਜੀ ਨੂੰ ਫਿਰ ਮਹਾਰਾਜ ਨੇ ਅੱਗੇ ਗੁੰਜੀ ਬਖਸ਼ੀ ਸਿੱਖੀ ਦੇ ਪ੍ਰਚਾਰ ਲਈ ਲਾਇਆ ਸੀ। ਆਦ ਹਿੰਦਾਲ ਵਹਿਰ ਕੇ ਸਾਰੇ, ਆ ਜਿਵੇਂ ਹਿੰਦਾਲ ਸਿੰਘ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਫਿਰ ਅੱਗੇ ਆਟਾ ਗੁੰਨਣ ਦੀ ਸੇਵਾ ਕਰਦਾ ਸੀ, ਪਿੱਛੇ ਨੂੰ ਹੱਥ ਕਰਕੇ ਮੱਥਾ ਟੇਕਿਆ ਸੀ ਨਾ, ਬਖਸ਼ਿਸ਼ ਹੋਈ ਸੀ। ਵਾਸੇ ਗੋਇੰਦਵਾਲ ਮਝਾਰੇ, ਇਹ ਸਾਰੇ ਆ ਕੇ ਗੋਇੰਦਵਾਲ ਵਿੱਚ ਰਹਿ ਪਏ ਹਨ। ਮੋਹਨ ਅਪਰ ਮੋਹਰੀ ਦੋ, ਅਮਰਦਾਸ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਮੋਹਨ, ਦੂਸਰਾ ਛੋਟਾ ਸਾਹਿਬਜ਼ਾਦਾ ਮੋਹਰੀ ਜੀ, ਇਹ ਦੋਵੇਂ ਹੀ ਸਹਿਤ ਪੁੱਤਰ ਕੇ ਥਿਤ ਹੋਵੇ ਸੋ। ਆਏ ਗੁਰੂ ਅਮਰਦਾਸ ਸਾਹਿਬ ਦੇ ਪੁੱਤਰਾਂ ਦੇ ਸਮੇਤ ਸਾਰੇ ਇੱਕ ਜਾ ਇਸ਼ਤ ਹੋਏ ਟਿਕੇ ਹਨ। ਸਾਹਿਬ ਬੁੱਢਾ ਆਦਿ ਜੇ ਔਰ, ਬਾਬਾ ਬੁੱਢਾ ਸਾਹਿਬ ਜੀ ਸਵਾਲ ਲੈ ਕੇ ਹੋਰ ਜਿਹੜੇ ਮਹਾਨ ਤੱਤਵੇ ਤੇ ਸਨ, ਬੈਠੇ ਸਕਲ ਬਾਵਲੀ ਠੌਰ, ਜਿਹੜੀ ਬੋਲੀ ਵਾਲੀ ਜਗ੍ਹਾ ਹੈ ਇਸਦੇ ਨੇੜੇ ਦੀਵਾਨ ਲਾ ਕੇ ਬੈਠਦੇ ਹਨ। ਚਿਤਮਾਨ ਚਿਤਮਹਿ ਅਤ ਸਾਰੇ, ਚਿੰਤਮਾਨ ਚਿਤਮਹਿ ਅਤ ਸਾਰੇ, ਕਹਿੰਦੇ ਚਿੰਤਾ ਵਾਲੇ ਹੋਏ ਆ ਚਿੱਤ ਵਿੱਚ ਬਹੁਤੇ ਹੀ ਸਾਰੇ। ਗੁਰੂ ਨ ਆਵਹਿ ਵਹਿਰ ਦੁਆਰੇ, ਗੁਰੂ ਮਹਾਰਾਜ ਆਪਣੇ ਦਰਵਾਜੇ ਤੋਂ ਬਾਹਰ ਨਹੀਂ ਕਿਤੇ ਆਉਂਦੇ, ਦੀਵਾਨ ਵਿੱਚ ਨਹੀਂ ਆਉਂਦੇ। ਇਹ ਕਿਹਾ ਤਿਨਹੋ ਹਿਰਦੈ ਮੈਂ ਠਾਨੀ, ਇਹ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਹਿਰਦੇ ਵਿੱਚ ਕੀ ਧਾਰ ਲਈ ਹੈ। ਬੈਠੇ ਬੀਚ ਨਾ ਦਰਸ਼ਨ ਦਾਨੀ, ਕਦੇ ਵੀ ਆਪ ਜੀ ਸੰਗਤਾਂ ਵਿੱਚ ਨਹੀਂ ਆ ਕੇ ਬੈਠਦੇ, ਦਰਸ਼ਨ ਨਹੀਂ ਦਿੰਦੇ ਹਨ। ਪ੍ਰੇਰਨ ਕਰਿਓ ਬ੍ਰਿਧ ਕੋ ਸਭ ਹੂੰ, ਸਾਰੇ ਗੁਰਸਿੱਖਾਂ ਨਾਲ ਰਲ ਮਿਲ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰੇਰਨਾ ਕੀਤਾ ਵੀ ਤੁਸੀਂ ਜਾਓ ਉਹਨਾਂ ਨੂੰ ਬੇਨਤੀ ਕਰਕੇ ਲੈ ਕੇ ਆਓ। ਅਨਹ ਵਹਿਰ ਜਾਹ ਤੁਮ ਅਬ ਹੂੰ, ਹੁਣੇ ਤੁਸੀਂ ਜਾਓ ਬਾਬਾ ਬੁੱਢਾ ਸਾਹਿਬ ਜੀ ਗੁਰੂ ਰਾਮਦਾਸ ਨੂੰ ਬਾਹਰ ਦੀ ਬਾਨ ਵਿੱਚ ਲੈ ਕੇ ਆਓ। ਬ੍ਰਿਧ ਨੇ ਭਨਿਓ ਬਾਕ ਸੁਣ ਲੀਜੈ, ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਵੀ ਗੁਰਸਿੱਖ ਮੇਰਾ ਬਚਨ ਸੁਣ ਲਈਏ। ਅਨਬਨ ਮੇਰੋ ਗਮਨ ਜਨੀਜੈ, ਮੇਰਾ ਇਕੱਲੇ ਦਾ ਜਿਹੜਾ ਮਹਾਰਾਜ ਦੀ ਹਜ਼ੂਰੀ ਵੀ ਜਾਣਾ ਇਹ ਤਾਂ ਅਨਬਣ ਜੀ ਹੈ, ਸੰਗਤ ਰੂਪ ਵਿੱਚ ਜਾਈਏ ਆਪਾਂ ਮਿਲ ਕੇ। ਮੋਹਨ ਕੋ ਸੁਭਾਉ ਮਸਤਾਨੇ, ਬਾਕੀ ਕਾਰਨ ਇਹ ਵੀ ਹੈ ਵੀ ਜਿਹੜਾ ਮਹਾਰਾਜ ਦਾ ਵੱਡਾ ਪੁੱਤਰ ਸੁਭਾਅ ਮੋਹਨ ਆ, ਉਹਦਾ ਸੁਭਾਅ ਦਵਾਨਾ ਮਸਤਾਨਾ ਜਾਈਏ। ਹਾਨ ਲਾਭ ਬਹੁ ਕਹਿਬੇ ਜਾਣੇ, ਆ ਕਹਿੰਦੇ ਬੁਰਾ ਭਲਾ ਬਹੁਤਾ ਕਹਿਣਾ ਜਾਣਦਾ, ਜਿਹੋ ਜਿਹਾ ਮੂੰਹ ਆਉਂਦਾ ਉਹ ਜਿਹਾ ਕੱਢ ਦਿੰਦਾ ਹੈ। ਜਾਂ ਤੇ ਸਤਿਗੁਰ ਸੁੱਤ ਲੱਗ ਜਾਵੇ, ਇਸ ਕਰਕੇ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਛੋਟਾ ਸਪੁੱਤਰ ਮੋਹਰੀ ਇਹ ਸਿਆਣਾ ਇਹ ਜਾਵੇ ਗੁਰੂ ਰਾਮਦਾਸ ਸਾਹਿਬ ਜੀ ਕੋਲ। ਸੁਮਤ ਮੋਹਰੀ ਕਹਿ ਤਿੰਨ ਲਿਆਵੇ, ਇਸ ਤਰ੍ਹਾਂ ਮੋਹਰੀ ਜੀ ਸ੍ਰੇਸ਼ਟ ਮਤ ਦੇ ਵਚਨ ਕਹਿ ਕੇ ਆਦਰ ਨਾਲ ਲੈ ਆਵੇ ਉਹਨਾਂ ਨੂੰ। ਮੈਂ ਵੀ ਸੰਗ ਕਰਾਂ ਇਨ ਕੇਰਾ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੋਹਰੀ ਜੀ ਦਾ ਸੰਗ ਮੈਂ ਵੀ ਇਹਨਾਂ ਨਾਲ ਚਲਾ ਜਾਵਾਂ। ਮਾਨਵ ਸੰਗਤ ਬਾਕ ਭਲੇਰਾ, ਸੰਗਤਾਂ ਨੇ ਵਚਨ ਕਿਹਾ ਮੈਨੂੰ ਚੰਗਾ ਕਰਕੇ ਮੰਨਾਂਗਾ, ਮੋਹਰੀ ਨਾਲ ਮੈਂ ਵੀ ਚਲਾ ਜਾਵਾਂ। ਸਭਨ ਮੋਹਰੀ ਸੋ ਜਬ ਕਹਿਓ, ਸਾਰਿਆਂ ਗੁਰਸਿੱਖਾਂ ਨੇ ਰਲ ਮਿਲ ਕੇ ਜਦੋਂ ਮੋਹਰੀ ਜੀ ਨੂੰ ਕਿਹਾ ਹੈ, ਆਵਹਿ ਮੋਹ ਗਏ ਤੇ ਲਹਿਓ, ਮੋਹਰੀ ਨੇ ਵੀ ਜਾਣ ਲਿਆ ਵੀ ਮੇਰੇ ਜਾਣ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਜ਼ਰੂਰ ਦੀਵਾਨ ਵਿੱਚ ਆ ਜਾਣਗੇ। ਕੁਛ ਕੁ ਸਿੱਖ ਅਰ ਬ੍ਰਿਧ ਕੋ ਲੈ ਕੇ, ਮੋਹਰੀ ਜੀ ਸਿਆਣੇ ਸਨ, ਕੁਝ ਸਿਆਣੇ ਸਿਆਣੇ ਗੁਰਸਿੱਖਾਂ ਨੂੰ ਨਾਲ ਲੈ ਲਿਆ, ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਲਿਆ। ਗੁਰ ਸਮੀਪ ਪਹੁੰਚੇ ਹਿਤ ਕਹਿ ਕੇ, ਬੜਾ ਪ੍ਰੇਮ ਪਿਆਰ ਕਰਕੇ ਸੰਗਤ ਰੂਪ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਹਜ਼ੂਰੀ ਵਿੱਚ ਪਹੁੰਚ ਗਏ। ਅੰਤਰ ਬੈਠੇ ਜਾਏ ਨਿਹਾਰੇ, ਆ ਜਦੋਂ ਜਾ ਦੇਖਿਆ ਵੀ ਗੁਰੂ ਰਾਮਦਾਸ ਸਾਹਿਬ ਤੋਂ ਅੰਦਰ ਬੈਠੇ ਆਪਣੀ ਮੌਜ ਵਿੱਚ। ਅਪਰ ਸੁਭਾਉ ਜਿਨਹੋਂ ਉਰਤਾਰੇ, ਇਹਨਾਂ ਨੇ ਹਿਰਦੇ ਵਿੱਚ ਹੀ ਹੋਰ ਤਰ੍ਹਾਂ ਦਾ ਸੁਭਾਅ ਜਿਹਾ ਧਾਰਿਆ, ਬੋਲਦੇ ਚੱਲਦੇ ਹੀ ਨਹੀਂ। ਵਿਖੇ ਸਕਲ ਉੱਠ ਕਰ ਸਨਮਾਨੇ। ਜਦੋਂ ਸਿਆਰੇ ਗੁਰਸਿੱਖ ਆਏ ਵੇਖੇ ਹਨ ਉੱਠ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਸਭ ਦਾ ਸਨਮਾਨ ਕੀਤਾ। ਮਿਲੇ ਪਰਸ ਪਰ ਬੰਧਨ ਠਾਣੇ, ਆਪੋ ਵਿੱਚ ਹੀ ਮਿਲੇ ਜੁੜੇ ਇੱਕ ਦੂਸਰੇ ਨੂੰ ਨਮਸਕਾਰਾਂ ਕੀਤੀਆਂ। ਬਾਕ ਮੋਹਰੀ ਤਦ ਹੈ ਉਚਾਰੇ, ਮੋਹਰੀ ਜੀ ਨੇ ਬਚਨ ਕਿਹਾ ਤੁਮ ਕਿਮ ਬੈਠੇ ਸਦਨ ਮਜਾਰੇ, ਤੁਸੀਂ ਆਪਣੇ ਘਰ ਦੇ ਵਿੱਚ ਕਿਵੇਂ ਅਲੋਪ ਜੇ ਹੋ ਕੇ ਬਹਿ ਗਏ ਹੋ। ਸਤਿਗੁਰ ਪਿਤਨ ਨਿਜ ਅਸਥਾਨ, ਸਾਡੇ ਸਤਿਗੁਰੂ ਪਿਤਾ ਨੇ ਆਪਣੇ ਅਸਥਾਨ ਤੇ ਸਿੰਘਾਸਨ ਤੇ ਤੁਮ ਹੈ ਬਿਠਾਏ ਸਕਾਰ ਸਨਮਾਨ, ਸਾਰੀਆਂ ਸੰਗਤਾਂ ਦੇ ਸਾਹਮਣੇ ਬੜਾ ਸਨਮਾਨ ਕਰਕੇ ਤੁਹਾਨੂੰ ਬਿਠਾਇਆ ਹੈ। ਜਿਮ ਸਿੱਖ ਸੰਗਤ ਤਿੰਨੋਂ ਉਦਾਰੇ, ਸਾਡੇ ਪਿਤਾ ਸਤਿਗੁਰਾਂ ਨੇ ਦੀਵਾਨ ਵਿੱਚ ਕੁਰਤਾ ਗੱਦੀ ਦੇ ਸਿੰਘਾਸਨ ਤੇ ਬੈਠ ਕੇ ਸਿੱਖਾਂ ਨੂੰ ਉਧਾਰਿਆ ਤਾਰਿਆ। ਤਿਮ ਤੁਮ ਕਰਹੋ ਬੈਠ ਇਹੋ ਕਾਰੇ, ਉਸੇ ਤਰ੍ਹਾਂ ਉਹਨਾਂ ਵਾਂਗ ਤੁਸੀਂ ਵੀ ਕੁਰਤਾ ਗੱਦੀ ਦੇ ਤਖ਼ਤ ਤੇ ਬੈਠ ਕੇ ਉਹਨਾਂ ਵਾਂਗ ਹੀ ਕਾਰ ਕਰੋ, ਗੁਰਸਿੱਖਾਂ ਦਾ ਉਧਾਰ ਕਰੋ। ਸਭ ਹਿਨ ਮਹਿ ਬੈਠੋ ਹਰ ਖਾਵੋ, ਗੁਰਸਿੱਖਾਂ ਵਿੱਚ ਰਲ ਮਿਲ ਬੈਠ ਕੇ ਖੁਸ਼ ਹੋਵੋ। ਉਪਦੇਸ਼ੋ ਸਤਨਾਮ ਜਪਾਵੋ, ਸਾਰਿਆਂ ਨੂੰ ਉਪਦੇਸ਼ ਦੇ ਕੇ ਸੱਚਾ ਨਾਮ ਵਾਹਿਗੁਰੂ ਜਪਾਓ। ਜਿਮ ਗੁਰ ਕਹਿਓ ਬਾਕ ਤਿਮ ਮਾਨਹੁ, ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਿਹਾ ਉਵੇਂ ਮਹਾਰਾਜ ਤੁਸੀਂ ਮੰਨੋ। ਸਤ ਸੰਗਤ ਮਹਿ ਇਮ ਪਹਿਚਾਨ, ਜਿਹੜੀ ਸਤਸੰਗਤ ਉਹਨਾਂ ਦਾ ਜਿਹੜੀ ਮਤ ਹੈ ਸਲਾਹ ਇਸ ਤਰ੍ਹਾਂ ਦੀ ਹੈ, ਮਹਾਰਾਜ ਪਹਿਚਾਨ ਲੋ। ਹਮ ਤੁਮ ਸਭ ਕਹੋ ਧਰਮ ਇਹੀ ਹੈ, ਅਸੀਂ ਆ ਜਾਂ ਤੁਸੀਂ ਸਾਨਿਆਂ ਨੂੰ ਮਹਾਰਾਜ ਇਹੀ ਵੱਡਾ ਧਰਮ ਹੈ। ਗੁਰ ਆਗਿਆ ਸਿਰ ਧਰਨ ਸਹੀ ਹੈ, ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਨੂੰ ਸੀਸ ਤੇ ਰੱਖਣਾ, ਖਿੜੇ ਮੱਥੇ ਮੰਨਣਾ। ਗੁਰੂ ਰਾਮਦਾਸ ਇਨ ਬੈਨਾ, ਮੋਹਰੀ ਤੇ ਬਾਬਾ ਬੁੱਢਾ ਸਾਹਿਬ ਹੋਰ ਸਿਆਣੇ ਇਹਨਾਂ ਦੇ ਬਚਨਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਸੁਣ ਕੇ ਪਰਮ ਪ੍ਰੇਮ ਤੇ ਜਲ ਭਰ ਨੈਨਾ, ਤੇ ਪ੍ਰੇਮ ਵੈਰਾਗ ਵਿੱਚ ਆ ਕੇ ਨੇਤਰਾਂ ਵਿੱਚ ਜਲ ਭਰ ਲਿਆ ਹੈ। ਤੁਮ ਗੁਰ ਸੁਤ ਔਰ ਗੁਰ ਸਿੱਖ ਸਾਰੇ, ਵਿਰਾਗ ਵਿੱਚ ਆ ਕੇ ਕਹਿਣ ਲੱਗੇ ਤੁਸੀਂ ਮੋਹਰੀ ਜੀ ਗੁਰੂ ਰਾਮਦਾਸ ਦੇ ਸੇ ਸਮੁੱਤਰ ਹੋ, ਹੋਰ ਬਾਬਾ ਬੁੱਢਾ ਸਾਹਿਬਾਦਕਾਂ ਨੂੰ ਪੱਲੇ ਵਾਸੀਆਂ ਨੂੰ ਕਹਿੰਦੇ ਵੀ ਸਾਰੇ ਤੁਸੀਂ ਗੁਰੂ ਕੇ ਸਿੱਖ ਸੇਵਕ ਹੋ। ਮੈਂ ਨਿਤ ਹਾਂ ਅਨੁਸਾਰ ਤੁਮਾਰੇ, ਮੈਨੇ ਗੁਰੂ ਅਮਰਦਾਸ ਸਾਹਿਬ ਦੇ ਗੁਰਸਿੱਖ ਸੇਵਕ ਪੁੱਤਰ, ਮੈਂ ਤੁਹਾਨੂੰ ਸਾਰਿਆਂ ਦੇ ਆਗਿਆ ਅਨੁਸਾਰ ਹਾਂ। ਸਾਦਰ ਬਚਨ ਮਾਨ ਬੋ ਮੋਹੇ, ਤੁਹਾਡਾ ਬਚਨ ਜਿਹੜਾ ਕਿਹਾ ਸਤਿਕਾਰ ਨਾਲ ਬਚਨਾ ਮੰਨਣਾ ਮੇਰੇ ਲਈ ਯੋਗ ਹੀ ਹੈ। ਮੋਕਹ ਮਹਾ ਧਰਮ ਇਹ ਹੋਏ, ਤੁਹਾਡਾ ਸਤਿਨਾਮ ਨਾਲ ਬਚਨ ਲੱਗਿਆ ਮੇਰੇ ਲਈ ਤਾਂ ਬੜਾ ਵੱਡਾ ਅਕਾਲੀ ਧਰਮ ਹੀ ਉਹ ਮਹਾਨ ਧਰਮ ਪੁੰਨ ਹੋਊਗਾ। ਅਸ ਕਹਿ ਨਿਕਸੇ ਬਾਹਰ ਆਏ, ਇਸ ਤਰ੍ਹਾਂ ਦੇ ਬਚਨ ਬੜੇ ਪ੍ਰੇਮ ਪਿਆਰ ਦੇ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਘਰ ਤੋਂ ਬਾਹਰ ਆ ਗਏ। ਬੈਠ ਸਭਾ ਮਹਿ ਸੋਭ ਵਧਾਏ, ਸਭਾ ਵਿੱਚ ਬੈਠ ਕੇ ਬੜੀ ਸੋਭਾ ਵਧਾਈ ਹੈ। ਜਿਮ ਉਡਗਨ ਮੰਡਲ ਮਹਿ ਆਏ, ਇਸ ਤਰ੍ਹਾਂ ਕਹਿੰਦੇ ਤਾਰਿਆਂ ਦੇ ਮੰਡਲ ਦੇ ਵਿੱਚ ਆ ਗਿਆ ਏ। ਪੂਰਨ ਚੰਦ ਮਨਿੰਦ ਸੁਹਾਏ, ਪੂਰਨਮਾਸੀ ਦਾ ਚੰਦਰਮਾ ਗੁਰੂ ਰਾਮਦਾਸ ਸਾਹਿਬ ਪੂਰਨਮਾਸੀ ਦਾ ਚੰਦਰਮਾ ਵਾਂਗ ਦੀਵਾਨ ਵਿੱਚ ਜਿਹੜੇ ਸਿੱਖ ਸੇਵਕ ਬੈਠੇ ਹੈ ਕਿ ਜਿਵੇਂ ਤਾਰਿਆਂ ਦਾ ਮੰਡਲ ਹੋਵੇ, ਪੂਰਨਮਾਸੀ ਦੇ ਚੰਦਰਮਾ ਵਾਂਗ ਆਸ ਵਾਏ ਮਾਨ ਹੋਏ ਗੁਰਸਿੱਖ ਰੂਪੀ ਤਾਰਿਆਂ ਦੇ ਮੰਡਲ ਵਿੱਚ। ਕਿਦੋ ਬਿਮਨ ਸੈਨਾ ਕੇ ਮਾਹੇ, ਬਹੁਤੀ ਜਿਹੜੀ ਉਦਾਸ ਪ੍ਰਾਮ ਜੀ ਹੋਈ ਫੌਜ ਹੈ ਉਸ ਦੇ ਵਿੱਚ। ਮਹਿ ਪਾਲਕ ਆਇਓ ਚਿਤ ਚਾਹੇ, ਚਿਤ ਦੀ ਚਾਹਨਾ ਅਨੁਸਾਰ ਕੋਈ ਪਾਲ ਧਰਤੀ ਦਾ ਪਾਲਕ ਰਾਜਾ ਆ ਜਾਏ ਉਹ ਖੁਸ਼ ਹੋ ਜਾਂਦੇ। ਸਭਨ ਖਰੇ ਹੋਏ ਬੰਧਨ ਕੀਨ, ਗੁਰੂ ਰਾਮਦਾਸ ਸਾਹਿਬ ਜੀ ਦੀਵਾਨ ਵਿੱਚ ਆ ਕੇ ਸਾਰੇ ਗੁਰਸਿੱਖਾਂ ਨੇ ਖੜਿਆ ਹੋ ਨਮਸਕਾਰਾਂ ਕੀਤੀਆਂ। ਅਪਰ ਅਰਪ ਉਪਾਇਨ ਸਗਰੀ ਦੀਨ, ਸਾਰੀਆਂ ਜਿਹੜੀਆਂ ਭੇਟਾਂ ਲੈ ਕੇ ਆਏ ਸੀ ਉਹ ਸਤਿਗੁਰੂ ਅੱਗੇ ਰੱਖ ਦਿੱਤੀਆਂ। ਕਰ ਦਰਸ਼ਨ ਉਰ ਹਰਖੇ ਸਭ, ਗੁਰੂ ਰਾਮਦਾਸ ਸਾਹਿਬ ਦੇ ਖੁੱਲੇ ਦਰਸ਼ਨ ਦਾਰ ਕਰਕੇ ਸਾਰੇ ਖੁਸ਼ ਹੋ ਗਏ। ਮਿਲਿਓ ਪ੍ਰਾਤ ਰਬ ਕਮਲਨ ਅਬੈ, ਸਾਰੇ ਆਏ ਕਰਕੇ ਅਨੁਮਾਨ ਕਰਦੇ ਵੀ ਜਿਹੜਾ ਚੜ੍ਹਦਾ ਸੂਰਜ ਸਵੇਰ ਦਾ ਸੂਰਜ ਜਿਵੇਂ ਕਮਲਾਂ ਨੂੰ ਹੁਣ ਮਿਲਿਆ ਹੋਵੇ, ਇਸ ਤਰ੍ਹਾਂ ਸਾਨੂੰ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਸ਼ਨ ਹੈ ਸੂਰਜ ਵਾਂਗ, ਜਿੰਨੇ ਗੁਰਸਿੱਖ ਸੇਵਕ ਹੈ ਸਾਰੇ ਕਮਲਾਂ ਦੇ ਫੁੱਲ ਵਾਂਗ, ਜਿਵੇਂ ਕਵਲ ਸੂਰਜ ਨੂੰ ਦੇਖ ਕੇ ਖਿੜ ਜਾਂਦਾ ਹੈ, ਇਸ ਤਰ੍ਹਾਂ ਗੁਰਸਿੱਖਾਂ ਦੇ ਜਿੰਨੇ ਮੁੱਖ ਕਵਲ ਹੈ ਉਹ ਖਿੜ ਗਏ ਨੇ, ਖੁਸ਼ ਹੋ ਗਏ ਨੇ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਆ ਕੇ ਸਿੰਘਾਸਣ 'ਤੇ ਬੈਠੇ, ਉਹ ਰਾਜਾ ਰੂਪ ਦੇ ਵਿੱਚ, ਰਾਮ ਰੂਪ ਦੇ ਵਿੱਚ ਕਵੀ ਜੀ ਨੇ ਬਿਆਨ ਕੀਤਾ ਹੈ, ਉਹ ਅਗਲੇ ਅੰਸੂ ਦੇ ਵਿੱਚ ਹੈ। ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਪੜ੍ਹਾ ਲਵਾਂਗੇ। ਹੁਣ ਸਮਾਂ ਉੱਪਰੀ ਜਾ ਰਿਹਾ ਹੈ, ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀ ਗਈ ਜੀ। ਸਭਨ ਖਰੇ ਹੋਏ ਬੰਧਨ ਕੀਨ, ਅਰਪ ਉਪਾਇਨ ਸਗਰੀ ਦੀਨ, ਕਰ ਦਰਸ਼ਨ ਉਰ ਹਰਖੇ ਸਭੈ, ਮਿਲਿਓ ਪ੍ਰਾਤ ਰਵ ਕਮਲਨ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।